ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੁਤੀਏ ਰਾਸ ਲਿਖਿਅਤੇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਵਈਆ ਬੇਦੀ ਵਿਭੂਖਣ ਬੇਦ ਕਹਿ ਜਾਹਿ ਕੋ, ਬੇਦ ਕਹਿ ਨਹਿ ਤੀਨ ਪ੍ਰਸ਼ੇਦੀ। ਛੇਦੀ ਕੁਚਾਲ ਕੁਚੀਲਨ ਕੀ, ਕਲ ਨਾਮ ਜਪਾਏ ਕੁਰੀਤਨ ਖੇਦੀ। ਖੇਦੀ ਨਾ ਹੋਤ ਅਖੇਦ ਉਦੋਤਕ, ਦੇ ਉਪਦੇਸ਼ ਜੋ ਰੂਪ ਅਛੇਦੀ। ਬੇਦੀ ਭੇਦੀ ਬਨਾਵਤ ਕੈਵਲ ਕੇ, ਗੁਰੂ ਨਾਨਕ ਪਾਏ ਪ੍ਰਣਾਮ ਨਿਵੇਦੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਦੁਤੀਏ ਰਾਸ ਲਿਖਿਅਤੇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਵਈਆ ਬੇਦੀ ਵਿਭੂਖਣ ਬੇਦ ਕਹਿ ਜਾਹਿ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਾਵਨ ਪਵਿੱਤਰ ਇਤਿਹਾਸ ਕਾਫੀ ਸਮੇਂ ਤੋਂ ਤੀਸਰੇ ਪਾਤਸ਼ਾਹ ਜੀ ਦਾ ਪ੍ਰਾਰੰਭ ਹੋ ਰਿਹਾ ਸੀ। ਗੁਰੂ ਮਹਾਰਾਜ ਦੀ ਅਪਾਰ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਕੱਲ ਦੇ ਦੀਵਾਨ ਵਿੱਚ ਆਪਾਂ ਸਾਰੇ ਇਤਿਹਾਸ ਵਿੱਚ ਪ੍ਰਸੰਗ ਪੜ੍ਹ ਕੇ ਸੰਪੂਰਨਤਾ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਨੇ ਆਪਣੇ ਵੱਲੋਂ ਪ੍ਰਸੰਗ ਦੀ ਸਮਾਪਤੀ ਕਰਦਿਆਂ ਹੋਇਆਂ ਗੁਰੂ ਮਹਾਰਾਜ ਦੀ ਮਹਿਮਾ ਦੇ ਇੱਕ ਕਵਿਤ ਨੂੰ ਰਚ ਕੇ ਅਤੇ ਨਾਲ ਹੀ ਪਹਿਲਾਂ ਇਹ ਰਾਸ ਵਿੱਚ ਮੈਨੇ ਗੁਰੂ ਅੰਗਦ ਸਾਹਿਬ ਦੀ ਕਥਾ ਕਥਨ ਕੀਤੀ, ਫਿਰ ਇਸੇ ਪਹਿਲੀ ਰਾਸ ਵਿੱਚ ਤੀਸਰੇ ਪਾਤਸ਼ਾਹ ਦੀ ਕਥਾ ਚਿੱਤ ਲਾ ਕੇ ਬਿਆਨ ਕੀਤੀ ਹੈ। ਹੁਣ ਇੱਥੇ ਜਿਹੜੀ ਇਹ ਪਹਿਲੀ ਰਾਸ ਹੈ, ਇਸਦੇ ਵਿੱਚ ਮੈਂ ਸਤਿਗੁਰਾਂ ਦੀ ਇਹ ਕਥਾ ਪ੍ਰਾਰੰਭ ਕੀਤੀ ਸੀ, ਉਹ ਸੰਪੂਰਨ ਹੋ ਗਈ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ ਕੀਤਾ, ਫਿਰ ਅੰਤ ਉਪਦੇਸ਼ ਦੀ ਬਖਸ਼ਿਸ਼ ਕੀਤੀ, ਮੋਹਰੀ ਜੀ ਨੂੰ ਮਹਾਨ ਵਰਰੂ ਬਚਨ ਕਹੇ, ਉਹ ਸਾਰਾ ਪ੍ਰਸੰਗ ਬੜੇ ਵਿਸਾਰ ਨਾਲ ਆਪਾਂ ਕੱਲ੍ਹ ਪਹਿਲੀ ਰਾਸ ਰਾਹੀਂ ਸਰਵਣ ਕੀਤਾ ਹੈ। ਕਿਉਂਕਿ ਗੁਰੂ ਮਹਾਰਾਜ ਦਾ ਜਿਹੜਾ ਜਸ ਹੈ, ਪ੍ਰਤਾਪ ਹੈ, ਉਹ ਕਵੀ ਜੀ ਨੇ ਜਿਹੜਾ ਸੂਰਜ ਹੈ ਇਹ ਵੀ ਬੜਾ ਤੇਜ਼ ਪ੍ਰਤਾਪ ਵਾਲਾ ਹੈ, ਇਹਦਾ ਰੂਪ ਕਜਾ ਲੈ ਕੇ ਲਿਖਿਆ ਹੈ। ਸੂਰਜ ਜਿਹੜਾ ਹੈ 12 ਰਾਸਾਂ ਵਿੱਚ ਵਿਚਰਦਾ ਸਾਲ ਵਿੱਚ, ਅਤੇ ਸੂਰਜ ਕਰਕੇ 12 ਰੁੱਤਾਂ ਆਉਂਦੀਆਂ ਜਾਂਦੀਆਂ ਹਨ। ਸੂਰਜ ਦਖਣੈਣ ਅਤੇ ਉਤਰਾਇਣ ਨੂੰ ਜਾਂਦਾ ਹੈ, ਇਸ ਕਰਕੇ ਸੂਰਜ ਚੜ੍ਹਦਾ ਵੀ ਹੈ ਅਤੇ ਸੂਰਜ ਛਿਪਦਾ ਵੀ ਹੈ। ਇਉਂ ਪਹਿਲਾ ਜਿਹੜਾ ਨਾਨਕ ਪ੍ਰਕਾਸ਼ ਹੈ ਉਹ ਪੂਰਵਾ ਅਰਧ, ਜਿਵੇਂ ਸੂਰਜ ਚੜ੍ਹਦਾ ਹੈ ਉਹ ਪੂਰਵਾ ਅਰਧ ਉਸ ਅਲੰਕਾਰ ਵਿੱਚ, ਫਿਰ ਜਿਹੜਾ ਅਖੀਰਲਾ ਹਿੱਸਾ ਹੈ ਨਾਨਕ ਪ੍ਰਕਾਸ਼ ਪੁਸਤਕ ਦਾ ਉਹਦਾ ਨਾਂ ਉਹਨਾਂ ਨੇ ਉਤਰਾ, ਜਿਵੇਂ ਸੂਰਜ ਲਹਿੰਦਾ ਹੈ ਛਿਪਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਮਾਪਤ ਹੋਇਆ ਅਖੀਰਲੇ ਹਿੱਸੇ ਵਿੱਚ, ਜਿਸ ਕਰਕੇ ਕਵੀ ਜੀ ਨੇ ਫਿਰ ਉਹਦਾ ਨਾਂ ਉਤਰਾ ਅਰਧ ਲਿਖਿਆ ਹੈ। ਇਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਅਤੇ ਛਿਪਣ ਨਾਲ ਦਿਨਾਂ ਦੀ ਸੰਗਿਆ ਹੁੰਦੀ ਹੈ। ਜਦੋਂ 30-31 ਦਿਨ ਹੋ ਜਾਂਦੇ ਫਿਰ ਉਹਨੂੰ ਇੱਕ ਮਹੀਨਾ ਕਿਹਾ ਜਾਂਦਾ ਹੈ। ਉਹ ਇੱਕ ਮਹੀਨਾ ਇੱਕ ਰਾਸ ਵਿੱਚ ਸੂਰਜ ਰਹਿੰਦਾ ਹੈ। ਇਹ ਰਾਸਾਂ ਨੂੰ ਜੋਰਸੀਆਂ ਨੇ ਸੂਰਜ ਦੇ ਨਿਵਾਸ ਕਰਨ ਵਾਲੇ ਰਸ ਕਿਹਾ ਹੈ। ਰਾਸ ਕਹੋ ਹਾਂਜੀ, ਰਾਸ ਦਾ ਅਰਥ ਰਸ ਵੀ ਹੈ। ਇਹ 12 ਰਾਸਾਂ ਹਨ, ਜਾਣੀ 12 ਰਸ ਹੈ ਸੂਰਜ ਦੇ ਅਸਵਾਰੀ ਵਾਲੇ, ਜਿਵੇਂ ਉਹ ਮੇਘ ਹੈ, ਬਿਰਖ ਹੈ, ਮੇਘ ਬਿਰਖ ਅਤੇ ਬ੍ਰਿਸ਼ਚਕ, ਤੁਲਾ, ਕੰਨਿਆ, ਸਿੰਘ, ਬ੍ਰਿਸ਼ਚਕ, ਧਨ, ਕੁੰਭ, ਮੀਨ, ਇਹ 12 ਰਾਸਾਂ ਦੇ ਨਾਂ, 12 ਰਸਾਂ ਦੇ ਨਾਂ ਹਨ। ਜਿਹੜੀ ਮੇਘ ਰਾਸੀ ਹੈ, ਜਦੋਂ ਵਿਸਾਖੀ ਵਾਲਾ ਦਿਨ ਹੁੰਦਾ ਨਾ, ਵਿਸਾਖ ਦੀ ਸੰਗਰਾਂਦ ਹੁੰਦੀ ਹੈ, ਉਹਨੂੰ ਮੇਘ ਦਾ ਸੂਰਜ ਕਹਿੰਦੇ ਨੇ। ਯਾਨੀ ਉਸ ਦਿਨ ਮੇਘ ਰਾਸ ਵਿੱਚ ਪ੍ਰਵੇਸ਼ ਹੁੰਦਾ ਸੂਰਜ। ਫਿਰ ਜਦੋਂ ਜੇਠ ਦੀ ਸੰਗਰਾਂਦ ਆ ਜਾਂਦੀ ਹੈ, ਫਿਰ ਉਹਨੂੰ ਕਹਿੰਦੇ ਹੁਣ ਬਿਰਖ ਦਾ ਸੂਰਜ ਹੈ। ਯਾਨੀ ਬਿਰਖ ਰਾਸ ਵਿੱਚ ਪ੍ਰਵੇਸ਼ ਹੋ ਗਿਆ, ਬਿਰਖ ਨਾਵੇਂ ਰਸਤੇ ਇਹ ਸੂਰਜ ਦੀ ਅਸਵਾਰੀ ਹੋ ਗਈ ਹੈ। ਕਿਉਂ 12 ਰਾਸਾਂ ਹੈ ਅਤੇ 12 ਰਾਸਾਂ ਵਿੱਚ ਇੱਕ ਇੱਕ ਮਹੀਨਾ ਇਹ ਸੂਰਜ ਰਹਿੰਦਾ ਹੈ। ਬਾਕੀਆਂ ਦੇ ਵੀ, ਰਾਹੂ ਕੇਤੂ ਦਾ ਵੀ, ਇਹ 1.5-1.5 ਸਾਲ ਇੱਕ ਰਾਸ ਵਿੱਚ ਰਹਿੰਦੇ ਹੈ। ਜਿਹੜਾ ਸ਼ਨਿਸ਼ਚਰ ਹੈ, ਇਹ ਇੱਕ ਰਾਸ ਵਿੱਚ 2.5 ਸਾਲ ਤੱਕ ਰਹਿੰਦਾ ਹੈ। ਬ੍ਰਹਿਸਪਤ ਜਿਹੜਾ 13 ਮਹੀਨੇ ਇੱਕ ਰਾਸ ਵਿੱਚ ਰਹਿੰਦਾ ਹੈ, ਯਾਨੀ 1 ਸਾਲ ਤੋਂ 1 ਮਹੀਨਾ ਇੱਕੇ ਰਾਸ ਵਿੱਚ ਹੀ ਬੈਠਾ ਰਹਿੰਦਾ ਹੈ। ਮੰਗਲ ਦਾ 1 ਮਹੀਨਾ ਲਿਖਿਆ ਹੋਇਆ ਹੈ, ਬੁੱਧ ਦਾ 1.5 ਮਹੀਨਾ ਲਿਖਿਆ ਹੋਇਆ ਹੈ। ਜਿਹੜਾ ਚੰਦਰਮਾ ਹੈ, ਉਹ 1 ਰਾਸ ਵਿੱਚ ਸਿਰਫ 2.5 ਦਿਨ ਜਾਂ 2.25 ਦਿਨ ਰਹਿੰਦਾ ਹੈ। ਇਸ ਤਰ੍ਹਾਂ ਇਹ ਜੋਸ ਮਤ ਦੇ ਵਿੱਚ, ਰਾਸਾਂ ਦੇ ਵਿੱਚ ਇਹਨਾਂ ਗ੍ਰਹਿਆਂ ਦਾ ਆਉਣਾ ਜਾਣਾ, ਟਿਕਣਾ, ਇਸਤ ਹੋਣਾ, ਸਮਾਂ ਲਿਖਿਆ ਹੋਇਆ ਹੈ। ਇਸ ਤਰ੍ਹਾਂ ਜਿਹੜਾ ਸ਼ੁੱਕਰ ਹੈ, ਉਹਦਾ ਵੀ ਸਮਾਂ ਲਿਖਿਆ ਹੈ। ਵਿਸ਼ੇਸ਼ ਕਰਕੇ ਜਿਹੜਾ ਸੂਰਜ ਹੈ, ਉਹਨੂੰ ਤਰਜੀਹ ਦਿੱਤੀ ਗਈ ਹੈ ਵੀ ਇਹ 12 ਰਾਸਾਂ ਵਿੱਚ ਵਿਚਰਦਾ ਹੈ। ਇਸ ਕਰਕੇ ਇਹ ਜਿਹੋ ਜਿਹੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਹੋ ਜਿਹਾ ਇਹੋ ਜਿਹੇ ਰਸਤੇ ਚੜ੍ਹਦਾ ਹੈ, ਉਹੋ ਜਿਹਾ ਇਹਦੇ ਮੌਸਮ ਵਿੱਚ ਵੀ, ਕਿਰਿਆ ਵਿੱਚ ਵੀ ਤਬਦੀਲੀ ਆਉਂਦੀ ਹੈ। ਜਦੋਂ ਇਹ ਬਿਰਖ ਰਾਸ ਵਿੱਚ ਆ ਜਾਂਦਾ, ਫਿਰ ਬੜੀ ਭਾਰੀ ਗਰਮੀ ਹੋ ਜਾਂਦੀ ਹੈ। ਹਾਂ, ਉਹ ਜੇਠ ਮਹੀਨੇ ਦੀ ਇਹ ਬਿਰਖ ਰਾਸ ਹੈ। ਹਾਂ, ਇਸ ਤਰ੍ਹਾਂ ਜਦੋਂ ਮੇਘ ਦਾ ਸੂਰਜ ਹੁੰਦਾ, ਫਿਰ ਨਾ ਬਹੁਤੀ ਠੰਡ ਹੁੰਦੀ ਨਾ ਗਰਮੀ ਹੁੰਦੀ। ਵਿਸਾਖ ਦੇ ਮਹੀਨੇ ਵਿੱਚ ਨਾ ਠੰਡ ਹੁੰਦੀ ਨਾ ਗਰਮੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਜਦੋਂ ਅਗਲੀ ਰਾਸ ਵਿੱਚ ਚਲਾ ਜਾਂਦਾ, ਫਿਰ ਵੀ ਜੇਠ ਵਾਂਗ ਬੜੀ ਭਾਰੀ ਤਪਸ਼ੀ ਹੁੰਦੀ ਹੈ। ਹਾੜ੍ਹ ਦਾ ਮਹੀਨਾ ਬੜਾ ਤਪਦਾ ਹੈ। ਇਸ ਤਰ੍ਹਾਂ ਜਾਣੀ ਇਹੋ ਜਿਹਾ ਉਹ ਜੋਰ ਸੰਬੰਧ ਵਿੱਚ ਬਹੁਤ ਕੁਛ ਖੋਲ੍ਹ ਖੋਲ੍ਹ ਲਿਖਿਆ ਹੈ। ਇਸੇ ਤੋਂ ਅੱਗੇ ਦੇਖ ਦੂਖ ਕੇ ਜੋਰ ਸੀ ਫਿਰ ਜਨਮ ਪੱਤਰੀ ਬਣਾਉਂਦੇ ਆ, ਜਿਹਨੂੰ ਜਨਮ ਕੁੰਡਲੀ ਕਹਿੰਦੇ ਨੇ। ਉਹ ਪੁਸਤਕ ਜੀ ਪੜ੍ਹ ਲਈ, ਉਹਦਾ ਵੀ ਗਿਆਨ ਹੋ ਜਾਂਦਾ ਹੈ ਕਿ ਕਵੀ ਸੰਤੋਖ ਸਿੰਘ ਸੀ, ਜੋਤਿਸ਼ ਦਾ ਕਾਫੀ ਜਾਣੂ ਸੀ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੁੰਦਾ ਉਦੋਂ ਜੋ ਸਮਰਥ ਅਨੁਸਾਰ ਬਹੁਤ ਕੁਛ ਕਹਿੰਦਾ ਹੈ। ਇਹ ਲਗਨ ਸੀ, ਅਜੇ ਬਲ ਵਾਲੇ ਬਲੀ ਗ੍ਰਹਿ ਸੀ, ਐਸ ਰਾਸ ਵਿੱਚ ਸੀ ਸੂਰਜ, ਐਸ ਰਾਸ ਵਿੱਚ ਸੀ। ਉੱਥੋਂ ਫਿਰ ਯਾਨੀ ਸਪਸ਼ਟ ਹੋਈ ਜਾਂਦਾ ਹੈ ਕਵੀ ਸੰਤੋਖ ਸਿੰਘ ਦੀ ਇਸ ਜੋ ਸਮਾਧੀ ਵੀ ਕਾਫੀ ਜਾਣੂ ਸਨ, ਸਿਆਣੇ ਸਨ। ਜਦੋਂ ਹੇਮਕੁੰਡ 'ਤੇ ਫਿਰ ਬੂਟੀਆਂ ਗਿਣ ਲੱਗ ਜਾਂਦੇ ਨੇ, ਦਰਖਤਾਂ ਦੀ ਗਿਣਤੀ ਕਰਨ ਲੱਗ ਜਾਂਦੇ ਨੇ ਵੀ ਆਹ ਵੀ ਉੱਥੇ ਬੂਟੀ ਹੈ ਹੇਮਕੁੰਡ ਫੁੱਲ ਫੂਲ ਘਾਟੀ ਦੀ। ਦਰਖਤਾਂ ਦੇ ਨਾਂ ਦੱਸਦੇ ਨੇ ਵੀ ਸਾਲਮਲੀ ਹੈ ਉੱਥੇ, ਤੰਦੂਆ ਹੈ, ਕਨੇਰ ਹੈ, ਕਚਨਾਰ ਹੈ। ਉੱਥੋਂ ਪੜ੍ਹ ਲੈਂਦਾ ਵੀ ਇਹ ਵੈਦਿਕ ਮਾਦੇ ਵੀ ਕਾਫੀ ਸਿਆਣੇ ਸਨ, ਇਹਨਾਂ ਨੇ ਬੂਟੀ ਪ੍ਰਕਾਸ਼ ਵੀ ਪੜ੍ਹਿਆ ਸੀ। ਉਹਦੇ ਵਿੱਚ ਹੁਣ ਬੂਟੀਆਂ ਦੇ ਨਾਂ ਲਿਖੇ ਪਏ ਨੇ, ਬੂਟੀਆਂ ਦੇ ਅੱਗੇ ਸ਼ਕਲਾਂ ਦੱਸੀਆਂ ਪਈਆਂ, ਫਿਰ ਉਹਨਾਂ ਬੂਟੀਆਂ ਦੀਆਂ ਰੂਪ ਰੰਗ ਲਿਖਿਆ ਹੈ, ਬੂਟੀਆਂ ਦੇ ਜਿਹੜੇ ਕੋਈ ਵੀ ਕਿਹੜੇ ਕਿਹੜੇ ਰੋਗ 'ਤੇ ਕੰਮ ਕਰਦੀਆਂ ਹਨ, ਅਤੇ ਇਹ ਬੂਟੀ ਦਾ ਜਿਹੜਾ ਸੁਭਾਅ ਹੈ ਕਿਹੋ ਜਿਹਾ ਹੈ, ਗਰਮ ਹੈ, ਖੁਸ਼ ਹੈ, ਸ਼ਰਦ ਹੈ, ਰੁੱਖ ਕੁਸ਼ੈਲਾ ਹੈ, ਖੁਸ਼ਕ ਹੈ, ਤਰ ਗਰਮ ਹੈ। ਅਤੇ ਫਿਰ ਬੂਟੀਆਂ ਦੇ ਵੀ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਸ ਤਰ੍ਹਾਂ ਜਾਣੀ ਜਦੋਂ ਹੇਮਕੁੰਡ ਦਾ ਪ੍ਰਸੰਗ ਆ ਜਾਂਦਾ ਉੱਥੇ ਫਿਰ ਇਹ ਬੂਟੀਆਂ ਦੇ ਦਰਖਤਾਂ ਦੇ ਨਾਂ ਖੋਲ ਖੋਲ ਕੇ ਕਹਿੰਦਾ ਹੈ। ਜੇ ਤਾਂ ਕਿਸੇ ਨੇ ਵੈਦਿਕ ਮਤ ਨੂੰ ਪੜ੍ਹਿਆ ਫਿਰ ਤਾਂ ਉਹ ਸਾਰੀਆਂ ਬੂਟੀਆਂ ਦੇ ਵੀ ਦਰਖਤਾਂ ਦੇ ਵੀ ਨਿਰਣੇ ਕਰੀ ਜਾਏਗਾ, ਨਹੀਂ ਤਾਂ ਫਿਰ ਅਸੀਂ ਕਹੇ ਵੀ ਇਹ ਵੀ ਇੱਕ ਤਰ੍ਹਾਂ ਦਾ ਦਰਖਤ ਹੁੰਦਾ, ਇਹ ਵੀ ਇੱਕ ਤਰ੍ਹਾਂ ਦੀ ਬੂਟੀ ਹੁੰਦੀ ਹੈ ਜੀ। ਉਹ ਜਿਵੇਂ ਕਿਸੇ ਨੂੰ ਉੱਠ ਦਾ ਨਾਂ ਨਹੀਂ ਆਉਂਦਾ ਸੀ, ਜਾਣਦਾ ਨਹੀਂ ਸੀ, ਅਤੇ ਉਹ ਉੱਠਦਾ ਬੁੱਲ ਜਾਂ ਲਮਕਦਾ ਆਵੇ ਅਤੇ ਗਲੇ ਵਿੱਚ ਢਲ ਜਾ ਆਵੇ, ਲਮਕਦਾ ਖੜਕਦਾ। ਉਹ ਕਿਸੇ ਨੇ ਦੂਸਰੇ ਪੁੱਛ ਲਿਆ ਵੀ ਆਹ ਕੀ ਆਉਂਦਾ ਹੈ, ਆਹ ਕੀ ਹੈ ਖੜਕਦਾ, ਇਹ ਕੀ ਪਾਇਆ ਹੋਇਆ। ਕੌਣ ਵਿਚਾਰਾ ਨਹੀਂ ਜਾਣਦਾ ਸੀ, ਕਹਿੰਦਾ ਇਹੋ ਜਿਹੇ ਇਹੀ ਜਿਹੇ ਹੁੰਦੇ ਹੈ, ਇਹੋ ਜਿਹਾ ਦੇ ਗਲ ਵਿੱਚ ਇਹੋ ਜਿਹੇ ਪਾਏ ਲਮਕਦੇ ਸ਼ੰਕਰੇ। ਫਿਰ ਇਸ ਤਰ੍ਹਾਂ ਜਦੋਂ ਨਹੀਂ ਜਾਣਦਾ ਹੁੰਦਾ ਫਿਰ ਉਹ ਕਹਿੰਦਾ ਹਾਂਜੀ ਇਹੋ ਜਿਹੀ ਇੱਕ ਬੂਟੀ ਹੁੰਦੀ, ਇਹੋ ਜਿਹਾ ਇੱਕ ਦਰਖਤ ਜਾ ਵੀ ਹੁੰਦਾ ਹੈ। ਫਿਰ ਉਹਨੂੰ ਲੰਘਦਾ ਉੱਥੋਂ, ਜਿਹਨੇ ਪੜ੍ਹਿਆ ਹੁੰਦਾ ਹੈ ਫਿਰ ਉੱਥੇ ਉਹ ਸਾਰੀਆਂ ਬੂਟੀਆਂ ਦਾ ਨਿਰਣਾ ਵੀ ਥੋੜ੍ਹਾ ਬਹੁਤ ਕਰ ਦੇ, ਦਰਖਤਾਂ ਦਾ ਵੀ ਉਹ ਥੋੜ੍ਹਾ ਜਿਹਾ ਵਿਸਥਾਰ ਕਰ ਦਊਗਾ ਵੀ ਹਾਂ ਇਹ ਦਰਖਤ ਇਹੋ ਜਿਹੀ ਸ਼ਕਲ ਸੂਰਤ ਦਾ ਹੁੰਦਾ ਹੈ, ਅਜਿਹਾ ਪੋਤਾ ਇਹੋ ਜਿਹਾ ਹੁੰਦਾ ਹੈ, ਭੁਲਾਵਿਆਂ ਦਾ ਦਰਖਤ ਇਹੋ ਜਿਹਾ ਹੁੰਦਾ ਹੈ, ਜ਼ਹਿਰੀਲਾ ਹੁੰਦਾ ਹੈ, ਅਤੇ ਭੁਲਾਵਿਆਂ ਦੇ ਦਰਖਤ ਹੇਠ ਕੋਈ ਬੈਠ ਜਾਏ ਪੰਜ ਸੱਤ ਮਿੰਟਾਂ ਵਿੱਚ ਸਰੀਰ ਨੂੰ ਸੋਜ ਆ ਜਾਂਦੀ, ਸੋਜਾ ਚੜ੍ਹ ਜਾਂਦਾ ਕਿਉਂ ਜ਼ਹਿਰੀਲਾ ਹੈ। ਇਸ ਤਰ੍ਹਾਂ ਦੇ ਜਾਣੀ ਉਹ ਫਿਰ ਦਰਖਤਾਂ ਅੰਦਰ ਜਿਹੜੇ ਕੋਈ ਗੁਣ ਹਨ ਜਾਂ ਕੋਈ ਨੁਕਸਾਨਦਾਈ ਆ ਉਹ ਜ਼ਹਿਰੀਲੇ ਹੋਣ ਕਰਕੇ, ਜੇ ਉਹਨੂੰ ਕੋਈ ਵਿਦਿਆਰਥੀ ਪੁੱਛ ਲਏ ਵੀ ਇਹ ਜੀ ਕਿਹੋ ਜਿਹਾ ਦਰਖਤ ਹੁੰਦਾ ਹੈ, ਇਹਦਾ ਜਿਹੜਾ ਗੁਣ ਕੀ ਹੈ, ਉਹ ਗੁਣ ਕੀ ਹੈ, ਇਹ ਖੁਸ਼ ਹੈ ਕਿ ਗਰਮ ਹੈ, ਕਿ ਕਸੈੜਾ ਹੈ, ਕਿ ਤਰ ਗਰਮ ਹੈ, ਜੇ ਪੜ੍ਹਿਆ ਹੋ ਤਾਂ ਦੱਸ ਦਿਓ, ਨਹੀਂ ਤਾਂ ਕਹੂ ਹਾਂ ਮੈਨੂੰ ਤਾਂ ਨਹੀਂ ਵੀ ਇਹੋ ਜਿਹਾ ਹੀ ਹੁੰਦਾ ਇਹ ਦਰਖਤ। ਇਸ ਤਰ੍ਹਾਂ ਜਾਣੀ ਇਹ ਕਵੀ ਜੀ ਨੇ ਹਰ ਪੱਖ ਤੋਂ ਇਤਿਹਾਸ ਵਿੱਚ ਆਪਣੀ ਵਿਦਵਤਾ ਰੱਖੀ ਹੋਈ ਹੈ, ਕਿਤੇ ਜੋਸ ਮਤ ਆ ਜਾਂਦੇ ਹੈ, ਕਿਤੇ ਵੈਦਿਕ ਮਤ ਜਾ ਜਾਂਦੇ ਹੈ, ਕਿਤੇ ਜਿਹੜੇ ਅਲੰਕਾਰ ਉਹਨੇ ਪੜ੍ਹੇ ਹੈ ਉਹਨਾਂ ਦੇ ਜਦੋਂ ਅਲੰਕਾਰ ਹੀ ਦੇਣ ਲੱਗ ਜਾਂਦੇ ਨਿਰੇ ਤੋਂ ਨਿਰੇ, ਫਿਰ ਪਤਾ ਵੀ ਅਲੰਕਾਰਾਂ ਦੇ ਵਿੱਚ ਵੀ ਵਿਦਵਾਨ ਹੈ। ਜਿਹੜੇ ਕਵੀਆਂ ਕਵਿਤਾ ਵਿੱਚ ਨੌ ਰਸ ਹੁੰਦੇ ਨੇ ਵੀ ਪੱਤਵ ਰਸ ਹੈ, ਵੀਰ ਰਸ ਹੈ, ਕਰਣਾ ਰਸ ਹੈ, ਸ਼ਾਂਤ ਰਸ ਹੈ, ਉਹਨਾਂ ਦਾ ਜਦੋਂ ਇਹ ਥਾਂ ਥਾਂ 'ਤੇ ਬਿਆਨ ਕਰਦੇ ਹੈ ਫਿਰ ਪਤਾ ਲੱਗਦਾ ਵੀ ਇਹ ਵਿਦਵਾਨ ਨਵਾਂ ਰਸਾਂ ਦਾ ਵੀ ਚੰਗੀ ਤਰ੍ਹਾਂ ਇਹ ਜਾਣੂ ਹੈ ਅਤੇ ਅਲੰਕਾਰਾਂ ਤੋਂ ਵੀ ਇਹ ਪੂਰਾ ਐਨ ਪੂਰਾ ਹੀ ਵਿਦਵਾਨ ਹੈ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੂੰ ਸਾਰੇ ਕਵੀਆਂ ਨੇ ਚੂੜਾਮਣੀ ਕਵੀ ਦਾ ਖਿਤਾਬ ਦਿੱਤਾ ਹੈ। ਚੂੜਾਮਣੀ ਕਵੀ ਉਹ ਹੁੰਦਾ ਵੀ ਜਿਹੜੇ ਨੌ ਰਸ ਅਤੇ ਅਲੰਕਾਰਾਂ ਦੇ ਵਿੱਚ ਜਿੰਨੀ ਕਵਿਤਾ ਸਾਰੀ ਰਚੇ ਅਤੇ ਰਚੇ ਸਾਰੀ ਅਨੁਭਵ ਨਾਲ। ਜਿਵੇਂ ਕੋਈ ਪ੍ਰਵਾਹ ਚੱਲਦਾ ਨਾ ਪਾਣੀ ਦਾ, ਸੋਮਾ ਚੱਲਦਾ, ਇਉਂ ਕਹਿੰਦੇ ਉਹਦੀ ਜ਼ਬਾਨ ਤੋਂ ਕਵਿਤਾ ਦੀ ਰੋ ਚੱਲੇ, ਰੁਕਾਵਟ ਨਾ ਹੋਵੇ। ਕਵੀ ਸੰਤੋਖ ਸਿੰਘ ਦੀ ਕਾਵਿ ਰਚਨਾ ਨੂੰ ਤੁਸੀਂ ਦੇਖੋ, ਐਸਾ ਹੀ ਹੈ, ਪ੍ਰਵਾਹ ਹੀ ਚੱਲਦੀ ਹੈ, ਜਿੱਧਰ ਵੀ ਚੱਲਦੇ ਆ ਉੱਧਰ ਐਂ ਪੂਰੇ ਹੀ ਕਰੀ ਜਾਂਦੇ ਹੈ। ਅੱਜ ਆਪਾਂ ਜਿਹੜੀ ਦੂਸਰੀ ਰਾਸ ਹੈ ਉਹ ਪ੍ਰਾਰੰਭ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਪਣੇ ਇਸ਼ਟ ਦਾ ਮੰਗਲ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਜੋ ਸਭ ਦਾ ਓਂਕਾਰ ਕੀ ਪ੍ਰਕਾਸ਼ ਕਿਤੇ ਰਚਕ ਵਾਹਿਗੁਰੂ ਹੈ ਉਹ, ਅਤੇ ਜਿਹੜਾ ਸਤਿਗੁਰੂ ਹੈ ਉਸਦਾ ਸਰੂਪ, ਉਹਨਾਂ ਦੀ ਕਿਰਪਾ ਦੇ ਨਾਲ ਮੈਂ ਇਹ ਜਿਹੜੀ ਇਹ ਦੂਸਰੀ ਰਾਸ ਹੈ ਅਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੂਸਰੀ ਰਾਸ ਲਿਖੀ, ਉਹ ਵਾਹਿਗੁਰੂ ਦੀ ਅਤੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਅਤ ਕੀ ਹੁਣ ਮੈਂ ਸਵਾਏ ਮਾਨ ਜੋ ਗੁਰੂ ਕਾ ਪ੍ਰਤਾਪ ਹੈ ਸੂਰਜ ਨਾਵੇਂ ਗ੍ਰੰਥ ਵਿੱਚ, ਉਹਦੇ ਵਿੱਚ ਮੈਂ ਹੁਣ ਦੂਸਰੀ ਰਾਹੀਂ ਰਾਸ ਰਾਹੀਂ ਲਿਖਦਾ ਹਾਂ। ਅੱਗੇ ਗੁਰੂ ਕਲਗੀਧਰ ਜੀ ਨੇ ਜੋ ਆਪਣੀ ਪਵਿੱਤਰ ਬਾਣੀ ਦੇ ਵਿੱਚ ਜ਼ਿਆਦਾ ਮੰਗਲ ਕੀਤੇ ਨੇ ਉਹ ਵੀ ਇਸ਼ਟਾਪਤੀ ਜਣਾਉਂਦਿਆਂ ਹੋਇਆਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੈ। ਇੱਥੋਂ ਹੁਣ ਸਪਸ਼ਟ ਹੋਈ ਜਾਂਦਾ ਵੀ ਕਵੀ ਸੰਤੋਖ ਸਿੰਘ ਜੀ ਗੁਰੂ ਕਲਗੀਧਰ ਜੀ ਦੀ ਬਾਣੀ ਦਾ ਪੂਰਾ ਪੂਰਾ ਉਹ ਸਤਿਕਾਰ ਰੱਖਣ ਵਾਲਾ ਹੈ, ਗੁਰੂ ਕਲਗੀਧਰ ਜੀ ਉੱਪਰ ਨਿਸ਼ਚਾ ਰੱਖਣ ਵਾਲਾ, ਉਹਨਾਂ ਦਾ ਅੱਖ ਅੱਖਰ ਇਹ ਉਹਨਾਂ ਦਾ ਹੈ। ਇਸੇ ਕਰਕੇ ਜੇ ਨਾ ਹੁੰਦੇ ਫਿਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਮੰਗਣ ਨਹੀਂ ਲਿਖਣਾ ਸੀ। ਜਿਵੇਂ ਅੱਜ ਕੱਲ੍ਹ ਦੀ ਹਸਪੋਕਸ ਮੈਣੇ ਰੌਲਾ ਪਾਈ ਜਾਂਦੇ, ਨਹੀਂ ਬਾਣੀ ਮਹਾਰਾਜ ਦੀ ਦਸਵੇਂ ਗ੍ਰੰਥ ਦੀ ਬਾਣੀ ਹੈ ਨਹੀਂ, ਕਹਿੰਦੇ ਅਜਾਬ ਸਾਹਿਬ ਵੀ ਮਹਾਰਾਜ ਦੀ ਬਾਣੀ ਨਹੀਂ ਹੈਗੀ ਹੈ, ਕਿਉਂਕਿ ਇਹਦੇ ਅਖੀਰ 'ਤੇ ਕਹਿੰਦੇ ਕਿਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਨਹੀਂ ਆਇਆ ਹੈ। ਇਸ ਕਰਕੇ ਨਹੀਂ, ਜੇ ਨਾ ਆਉਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਿਰ ਕਹਿੰਦੇ ਬਾਣੀ ਮੰਨੀ ਜਾ ਸਕਦੀ ਸੀ। ਅਤੇ ਹੁਣ ਪਹਿਲਾਂ ਜਦੋਂ ਲਿਖਿਆ ਪਿਆ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਅਤੇ ਉਹਦੇ 'ਤੇ ਨਹੀਂ ਨਿਸ਼ਚਾ ਹੈਗਾ ਹੈ ਕਿ ਸਵਾਏ ਮਾਨਸ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹੀ ਦਸਵੀਂ ਦੇ ਵਾਕ ਹੈ, ਬਚਨ ਹੈ, ਇਹ ਬਾਣੀ ਉਹਨਾਂ ਦੀ ਹੈ। ਪਰ ਜਿਹੜੇ ਨਹੀਂ ਮੰਨਣ ਵਾਲੇ ਉਹ ਕਹਿੰਦੇ ਨਹੀਂ ਮਹਾਰਾਜ ਦਾ ਨਾਂ ਨਹੀਂ ਹੈ, ਜਿਸ ਕਰਕੇ ਜਾਪ ਸਾਹਿਬ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ। ਫਿਰ ਉਹਨਾਂ ਨੂੰ ਪੁੱਛੋ ਵੀ ਕਿਹਦੀ ਹੈ, ਕਿਸੇ ਰਾਜੇ ਮਹਾਰਾਜੇ ਦੀ ਹੈ, ਕਿਸੇ ਕਵੀ ਦੀ ਹੈ, ਕਿਸੇ ਮੁਸਲਮਾਨ ਦੀ ਹੈ, ਕਿਸੇ ਈਸਾਈ ਦੀ ਹੈ, ਕਿਸੇ ਸਰੇਵੜੇ ਦੀ, ਜੈਨੀ ਦੀ ਹੈ, ਦੱਸੋ ਤਾਂ ਨਾਂ ਤਾਂ ਲਓ। ਅਤੇ ਉਹ ਵੀ ਕੋਈ ਦੱਸਦੇ ਨਹੀਂ, ਕਹਿੰਦੇ ਮਹਾਰਾਜ ਦੀ ਬਾਣੀ, ਵੀ ਤੁਹਾਨੂੰ ਕੀ ਇਲਹਾਮ ਹੋ ਗਿਆ ਹੈ, ਕੀ ਅਨੁਭਵ ਹੋ ਗਿਆ ਵੀ ਮਹਾਰਾਜ ਬਾਣੀ ਨਹੀਂ ਹੈ। ਸਾਰਾ ਸਿੱਖ ਪੰਥ ਹੁਣ ਤੱਕ ਜਦੋਂ ਤੋਂ ਖਾਲਸਾ ਪੰਥ ਸਾਜਿਆ ਉਦੋਂ ਤੋਂ ਲੈ ਨਿਤਨੇਮ ਦੇ ਵਿੱਚ ਇਹ ਬਾਣੀ ਦਾ ਜਾਪ ਕਰਦਾ, ਇਹਨੂੰ ਬਾਣੀ ਨੂੰ ਪੜ੍ਹਦਾ ਆਇਆ ਹੈ। ਤੁਸੀਂ ਕਹਿ ਜਾਂਦੇ ਇਹ ਬਾਣੀ ਹੈ ਨਹੀਂ ਜਾਪ ਸਾਹਿਬ ਮਹਾਰਾਜ ਦੀ, ਅੱਜ ਤੁਸੀਂ ਕਹਿੰਦੇ ਬਾਣੀ ਹੈ ਨਹੀਂ, ਕੱਲ੍ਹ ਨੂੰ ਤੁਸੀਂ ਕਹੋਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਕੋਈ ਨਹੀਂ ਹੋਏ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਹੀਂ ਕੋਈ, ਕੱਲ੍ਹ ਨੂੰ ਫਿਰ ਕਹੋਗੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਕਿਹਨੇ ਛਕਾਉਣਾ ਅਤੇ ਖਾਲਸਾ ਪੰਥ ਕਿਹਨੇ ਸਾਜਣਾ ਹੈ। ਇਹ ਸਾਰਾ ਕੁਛ ਹੀ ਐਵੇਂ ਹੈ। ਉਹ ਇਸ ਕਰਕੇ ਇਹ ਜਿਹੜੇ ਲੋਕ ਬੜੇ ਚੁਸਤ ਚਲਾਕ ਨੇ, ਇੱਕ ਚੀਜ਼ ਨੂੰ ਖੰਡਨ ਕਰਨ ਲੱਗ ਜਾਓ ਜੇ ਉਹਦੇ 'ਤੇ ਅਸੀਂ ਕਾਮਯਾਬ ਹੋਏ ਫਿਰ ਦੂਜੀ ਨੂੰ ਕਰ ਲਓ, ਜਦ ਉਹਦੇ 'ਤੇ ਗਾਣੇ ਫਿਰ ਤੀਜੀ ਨੂੰ ਫੜ ਲਓ। ਪਰ ਸਿੱਖ ਪੰਥ ਵਿੱਚ ਜਿਹੜੇ ਸਿਆਣੇ ਵਿਦਵਾਨ ਆ ਉਹ ਉਦੋਂ ਹੀ ਫੜਦੇ ਕੰਨੋਂ, ਉਹ ਕਹਿੰਦੇ ਆਓ ਸਾਡੇ ਨਾਲ ਗੱਲ ਕਰੋ। ਫਿਰ ਜਿਹੜੇ ਲੋਕ ਆ ਜਿਨ੍ਹਾਂ ਨੇ ਕੋਈ ਮਾਇਆ ਲੈ ਕੇ ਝੂਠ ਬੋਲਣਾ ਸ਼ੁਰੂ ਕੀਤਾ ਉਹ ਸਾਹਮਣੇ ਨਹੀਂ ਆਉਂਦੇ, ਅਖਬਾਰਾਂ ਰਾਹੀਂ ਜ਼ਰੂਰ ਇਹ ਭੌਂਕੀ ਜਾਂਦੇ ਨੇ, ਕਿਉਂਕਿ ਉੱਥੋਂ ਕਰੋੜਾਂ ਰੁਪਈਆ ਇਹਨਾਂ ਨੂੰ ਮਿਲਦਾ ਹੈ। ਇਸ ਕਰਕੇ ਵੀ ਪਾੜੋ ਤੇ ਰਾਜ ਕਰੋ, ਕੋਈ ਨਾ ਕੋਈ ਵੀ ਸਿੱਖਾਂ ਵਿੱਚ ਭੁਲੇਖਾ ਪਾਈ ਰੱਖੋ, ਇਹਨਾਂ ਨੂੰ ਇੱਧਰ ਉਲਝਾਈ ਰੱਖੋ, ਵੀ ਇਹਨਾਂ ਦੇ ਗੁਰੂ ਦੇ ਉੱਪਰ ਸ਼ੰਕਾ ਕਰੀ ਚਲੋ ਵੀ ਆਹ ਨਹੀਂ ਮਹਾਰਾਜ ਦੀ ਬਾਣੀ, ਆਹ ਨਹੀਂ ਉਹ ਨਹੀਂ। ਸੋ ਰਹੋ ਵਿਚਾਰ। ਇਹ ਕਵੀ ਗੁਰੂ ਕਲਗੀਧਰ ਜੀ ਨੇ ਜੋ ਆਪਣੀ ਬਾਣੀ ਵਿੱਚ ਮੰਗਣ ਕੀਤਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵੀ ਸਵਾਏ ਮਾਨ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਸਦੀ ਹਮੇਸ਼ਾ ਕਹਿੰਦੇ ਫਤਿਹ ਹੈ, ਜਿੱਤ ਹੈ। ਅਤੇ ਉਹ ਵਾਹਿਗੁਰੂ ਨੂੰ ਜਪਣੇ ਕਰਕੇ ਇਹ ਜੀਵ ਦੀ ਵੀ ਜਨਮ ਮਰਨ ਉੱਪਰ ਫਤਿਹ ਹੁੰਦੀ ਹੈ, 84 ਲੱਖ ਜੂਨ ਉੱਪਰ ਵੀ ਫਤਿਹ ਜਿੱਤ ਹੁੰਦੀ ਹੈ, ਕਿਉਂਕਿ ਵਾਹਿਗੁਰੂ ਸਾਰੇ ਦੇ ਵਿਘਨਾਂ ਦਾ ਵਿਨਾਸ਼ਕ ਹੋਣ ਕਰਕੇ ਉਹ ਹਮੇਸ਼ਾ ਉਹਦੀ ਜੈ ਹੈ, ਫਤਿਹ ਹੈ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਬਾਣੀ ਵਿੱਚ ਇਹ ਮੰਗਣ ਲਿਖੇ ਇਹ ਪਹਿਲਾਂ, ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਜ਼ਿਆਦਾ ਲਿਖਿਆ। ਉਂਝ ਭਾਵੇਂ ਗੁਰੂ ਕਲਗੀਧਰ ਦੀ ਬਾਣੀ ਦੇ ਵਿੱਚ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਉਂਦਾ ਹੈ, ਜਿਵੇਂ ਜਾਪਦੇ ਸਾਹਿਬ ਦੇ ਮੁੱਖ ਮੋਢੇ ਵਿੱਚ ਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੀ ਲਿਖਿਆ ਹੈ। ਹੁਣ ਇੱਥੇ ਤਾਂ ਕੋਈ ਸ਼ੱਕ ਸ਼ੁਭਾ ਨਹੀਂ ਰਹਿੰਦੀ ਹੈ ਨਾ, ਜਦੋਂ ਮੰਗਲੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਆ, ਹੁਣ ਗੁਰੂ ਕਲਗੀਧਰ ਜੀ ਤੋਂ ਬਗੈਰ ਹੋਰ ਕੌਣ ਲਿਖ ਸਕਦਾ ਸੀ। ਰਹੋ ਵਿਚਾਰ। ਹੋਰ ਮੰਗਲ ਕਰਕੇ ਫਿਰ ਆਪਣਾ ਜਿਹੜਾ ਮੰਗਲਨ ਉਹ ਕਾਵਿ ਦੇ ਨਿਯਮਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਸਤਰੀ ਦਾ ਕਰ ਰਹੇ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਉਸਤਰੀ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਸੋਹਣੀ ਕਾਵਿ ਰਚਨਾ ਵਿੱਚ ਕਰ ਰਹੇ। ਅਸੀਂ ਮਨ ਚਿੱਤ ਲਾ ਕੇ ਸੁਣੀਏ ਜੀ। ਬੇਦੀ ਵਿਭੂਖਣ ਬੇਦਿਕਾ ਜਾਹੇ ਕੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਗੁਰਸਿੱਖੋ, ਬੇਦੀ ਵਿਭੂਖਣ, ਜੋ ਬੇਦੀਆਂ ਦੇ ਕੁਲ ਦੇ ਭੂਖਣ ਕੀ ਗਹਿਣਾ ਰੂਪ ਹਨ ਗੁਰੂ ਨਾਨਕ ਸਾਹਿਬ ਜੀ, ਜਾਹੇ ਕੋ ਬੇਦਕ, ਜਿਨ੍ਹਾਂ ਦੇ ਤਾਈ ਕਹਿੰਦੇ ਵੇਦ ਕੀਏ ਜਾਣ ਕਰਕੇ। ਵੇਦ ਕਹਿ ਨਹਿ ਤੀਨ ਪਰਛੇਦੀ। ਜਿਹੜਾ ਵੇਦ ਹੈ ਉਹ ਜਾਹੇ ਕੋਈ ਜਾਹੇ, ਜਿਹਨਾਂ ਨੂੰ ਕਹਿੰਦੇ ਵੇਦ ਕੀਏ ਕਿ ਜਾਣ ਕਰਕੇ ਕਹਿੰਦਾ ਹੈ, ਕੀ ਕਹਿੰਦਾ ਹੈ? ਵੇਦ ਨਹਿ ਤੀਨ ਪਰਛੇਦੀ, ਜਿਹੜਾ ਜਿਹਦਾ ਤਿੰਨਾ ਕਰਕੇ ਪ੍ਰਛੇਦ ਨਹੀਂ ਨਾ ਹੁੰਦਾ ਹੈ, ਤਿੰਨਾ ਕਰਕੇ ਜਿਹੜਾ ਕੱਟਿਆ ਨਹੀਂ ਜਾਂਦਾ ਹੈ। ਅਸੀਂ ਦੇਸ਼ ਕਰਕੇ ਵੀ ਕੱਟੇ ਜਾਂਦੇ ਹਾਂ, ਥਾਂ ਕਰਕੇ ਕੱਟੇ ਜਾਂਦੇ ਹਾਂ। ਜੇ ਹੁਣ ਅਸੀਂ ਇੱਥੇ ਬੈਠੇ ਨਾ ਥਾਂ ਵਿੱਚ, ਅਸੀਂ ਘਰ ਦੇ ਥਾਂ ਵਿੱਚ ਹੈ ਨਹੀਂ ਹੈ, ਇਸ ਦੇਸ਼ ਵਿੱਚ ਬੈਠੇ ਹਾਂ, ਘਰ ਦੇ ਦੇਸ਼ ਵਿੱਚ ਹੈ ਨਹੀਂ। ਜਦ ਤੱਕ ਘਰੇ ਹੋਵਾਂਗੇ ਜਾਂ ਗੁਰਦੁਆਰੇ ਇੱਕ ਥਾਂ ਹੋਵਾਂਗੇ, ਅਤੇ ਵਾਹਿਗੁਰੂ ਨੂੰ ਉਹ ਨਹੀਂ ਕੱਟਿਆ ਜਾ ਸਕਦਾ। ਇਹ ਨਹੀਂ ਅਸੀਂ ਕਿਸੇ ਵੀ ਗੁਰਦੁਆਰੇ ਹੈਗਾ ਵਾਹਿਗੁਰੂ ਸਾਡੇ ਘਰ ਹੈ ਨਹੀਂ, ਜਾਂ ਪਹਾੜਾਂ 'ਚ ਹੈ ਨਹੀਂ, ਸਮੁੰਦਰਾਂ 'ਚ ਹੈ ਨਹੀਂ, ਆਕਾਸ਼ਾਂ ਪਤਾਲਾਂ 'ਚ ਹੈ ਨਹੀਂ ਹੈ। ਪਰਮੇਸ਼ਰ ਸਰਵਦੇਸ਼ੀ ਹੈ, ਸਰਵ ਥਾਵਾਂ ਵਿੱਚ ਹੈ, ਇਸ ਕਰਕੇ ਕਿਸੇ ਦੇਸ਼ ਕਰਕੇ ਨਹੀਂ, ਉਹ ਥਾਂ ਕਰਕੇ ਨਹੀਂ ਕੱਟਿਆ ਜਾਂਦਾ ਹੈ, ਫਿਰ ਸਮੇਂ ਕਰਕੇ ਹੁੰਦਾ ਹੈ। ਅਸੀਂ ਕਿਸੇ ਸਮੇਂ ਕਰਕੇ ਹੈਗੇ ਹਾਂ, ਕਿਸੇ ਸਮੇਂ ਅਸੀਂ ਨਹੀਂ ਵੀ ਹੋਵਾਂਗੇ। ਕਿਸੇ ਕੋਈ ਇਹੋ ਜਿਹਾ ਵੀ ਸਮਾਂ ਆ ਜਾਊਗਾ ਸਾਡਾ ਨਾ ਦਫ਼ਤਰਾਂ 'ਚ ਹੀ ਰਹਿ ਜਾਊਗਾ, ਉਹ ਕਹਿਣਗੇ ਉਹ ਤਾਂ ਵੀ ਇੰਨੇ ਸਾਲ ਹੋ ਗਏ ਹੁਣ ਨਹੀਂ ਰਿਹਾ ਹੈ, ਉਹ ਤਾਂ ਫਲਾਨੇ ਸਮੇਂ ਸੀ, ਫਲਾਨੇ ਸਮਤ ਵਿਕਮੀ ਸੀ, ਸੇਗਾ ਸੀ ਤੁਹਾਡਾ। ਅਤੇ ਵਾਹਿਗੁਰੂ ਦੇ ਸੰਬੰਧ ਵਿੱਚ ਅਸੀਂ ਨਹੀਂ ਕਹਿ ਸਕਦੇ ਵੀ ਵਾਹਿਗੁਰੂ ਪਿੱਛੇ ਵੀ ਹੋ ਗਿਆ, ਵੀ 30-25 ਹਜ਼ਾਰ ਸਮਾਂ ਜਦੋਂ ਹੈਗਾ ਸੀ ਹੁਣ ਇਸ ਸਮੇਂ ਹੈ ਨਹੀਂ ਹੈ, ਜਾਂ ਅੱਗੇ ਨਹੀਂ ਅਗਲੇ ਸਮੇਂ ਵਿੱਚ ਵਾਹਿਗੁਰੂ ਨਹੀਂ ਹੋਵੇਗਾ। ਵਾਹਿਗੁਰੂ ਸਾਰੇ ਸਮਿਆਂ ਵਿੱਚ ਪਿੱਛੇ ਵੀ ਸੀ, ਹੁਣ ਵੀ ਹੈਗਾ, ਅਗਲੇ ਸਮੇਂ ਵਿੱਚ ਵੀ ਹੋਵੇਗਾ। ਸਮੇਂ ਕਰਕੇ ਨਹੀਂ ਕੱਟਿਆ ਜਾਂਦਾ, ਇਸੇ ਤਰ੍ਹਾਂ ਵਸਤੂ ਕਰਕੇ ਹੁੰਦਾ ਹੈ। ਕੋਈ ਵਸਤੂ ਕਿਸੇ ਦੇਸ਼ ਵਿੱਚ ਹੁੰਦੀ ਹੈ, ਕਿਸੇ ਸਮੇਂ ਵਿੱਚ ਹੁੰਦੀ ਹੈ, ਕਿਸੇ ਸਮੇਂ ਨਹੀਂ ਹੁੰਦੀ, ਕਿਸੇ ਦੇਸ਼ ਵਿੱਚ ਨਹੀਂ ਹੁੰਦੀ ਹੈ। ਜਿਵੇਂ ਕੇਸਰ ਜਿਹਾ ਹੈਗਾ, ਇੱਥੇ ਸਾਡੇ ਤਾਂ ਨਹੀਂ ਹੁੰਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਉਹ ਕਸ਼ਮੀਰ ਵਿੱਚ ਹੀ ਹੈ, ਹੋਰ ਥੋੜ੍ਹੇ ਜਿਹੇ ਕੋਈ ਥਾਂ ਜੇ ਹੈ ਜਿੱਥੇ ਥੋੜ੍ਹਾ ਥੋੜ੍ਹਾ ਹੁੰਦਾ ਹੈ। ਇਹ ਸਾਰੇ ਥਾਵਾਂ ਵਿੱਚ ਉਹ ਵਸਤੂ ਨਹੀਂ ਹੁੰਦੀ ਹੈ। ਇਹ ਵਾਹਿਗੁਰੂ ਨੂੰ ਅਸੀਂ ਨਹੀਂ ਕਹਿ ਸਕਦੇ ਵੀ ਉਹ ਇਹ ਹੈ ਨਹੀਂ ਹੈ, ਇੱਥੇ ਸਾਡੇ ਦੇਸ਼ ਵਿੱਚ ਇਹ ਵਸਤੂ ਵਾਹਿਗੁਰੂ ਰੂਪ ਹੈ ਨਹੀਂ ਹੈ, ਇੱਥੇ ਵਾਹਿਗੁਰੂ ਹੈ ਨਹੀਂ ਹੈ, ਉੱਥੇ ਕਸ਼ਮੀਰ 'ਚ ਹੈਗਾ ਵਾਹਿਗੁਰੂ ਵਸਤੂ ਕੇਸ਼ਰ ਵਾਂਗ, ਜਾਂ ਪਹਾੜਾਂ 'ਚ ਹੈ ਨਹੀਂ ਵਾਹਿਗੁਰੂ ਵਸਤੂ। ਜਿਵੇਂ ਇਹ ਵਸਤੂ ਕੱਟੀ ਜਾਂਦੀ ਨਾ, ਕਿਤੇ ਹੁੰਦੀ ਕਿਤੇ ਨਹੀਂ ਹੁੰਦੀ, ਵਾਹਿਗੁਰੂ ਕਹਿੰਦੇ ਉਹ ਸਾਰੇ ਥਾਵਾਂ ਵਿੱਚ ਹੈ, ਵਸਤੂ ਵਾਂਗ ਸਾਰੇ ਨਿਵਾਸ ਹੈ ਉਸਦਾ। ਘਟਕੜ ਵਾਸੀ ਸਰਵ ਨਿਵਾਸੀ, ਨੇਰਾ ਹੀ ਤੇ ਨੇਰਾ, ਜਲ ਤਲ ਮਿਹਲ ਪੂਰੀਆ ਸਾਮੀ ਸਿਰਜਨਹਾਰ, ਅਨਕ ਪਾਤ ਹੋਏ ਪਸਰਿਆ, ਨਾਨਕ ਇੱਕ ਅੰਕਾਰ ਹੈ ਉਹ। ਇਸ ਤਰ੍ਹਾਂ ਕਹਿੰਦੇ ਜਿਸ ਨੂੰ ਜਿਹੜਾ ਵੇਦ ਹੈ ਉਹ ਵੇਦ ਕੀ ਇਹ ਜਾਣ ਕਰਕੇ ਵੀ ਉਹ ਤਿੰਨਾਂ ਤੋਂ ਪ੍ਰਸਿੱਧੀ ਹੈ, ਤਿੰਨਾਂ ਕਰਕੇ ਕੱਟਿਆ ਨਹੀਂ ਜਾਂਦਾ ਹੈ, ਉਹ ਬੇਦੀਆਂ ਦੇ ਗਹਿਣਾ ਰੂਪ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਹਨ। ਛੇਦੀ ਕੁਚਾਲ ਕੁਚੀਲਨ ਕੀ, ਫਿਰ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਕੁਚੀਲ ਲੋਕ ਸਨ, ਬੜੇ ਮਿਲੇ ਰਹਿਣ ਵਾਲੇ ਸੀ, ਚੀਲ ਨਾ ਚੈਲ ਦਾ ਨਾ ਬਸਤਰ ਦਾ ਹੁੰਦਾ ਹੈ, ਕੋ ਨਾ ਖੋਟੇ ਦਾ ਹੁੰਦਾ, ਭੈੜੇ ਦਾ ਹੁੰਦਾ ਹੈ, ਜਿਹੜਾ ਭੈੜੇ ਜੇ ਬਸਤਰ ਪਾ ਕੇ ਰੱਖੇ ਅਤੇ ਭੈੜਾ ਹੀ ਸਰੀਰ ਨੂੰ ਰੱਖੇ, ਨਾਵੇ ਨਾ, ਉਹ ਕੁਚੀਲ ਲੋਕ। ਜੇ ਅਸੀਂ ਧਾਰਮਿਕ ਪੁਸਤਕਾਂ ਰਾਹੀਂ ਦੇਖਾਂਗੇ, ਫਿਰ ਜਿਹੜੇ ਕਪਾਲਕ ਲੋਕ ਹੈ, ਬਾਮ ਮਾਰ ਗਏ ਹਾਂ, ਇਹਨਾਂ ਨੂੰ ਮੰਨਿਆ ਜਾਂਦਾ ਹੈ, ਇਹ ਨਹੀਂ ਨਹਾਉਂਦੇ ਨਹਾਉਂਦੇ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ, ਸਿਰ ਖੁਹਾਏ ਪੀਏ ਮਲਬਾਣੀ, ਮੂਠਾ ਮੰਗ ਮੰਗ ਮਾਹੀ ਖਾਹੀ, ਹੋਲ ਫਦੀਰ ਐਨ ਪੜਾਸਾ ਪਾਣੀ ਦੇਖ ਸੰਗਾਹੀ। ਵੀ ਪਾਣੀ ਨੂੰ ਤਾਂ ਦੇਖ ਕੇ ਸੰਗ ਆਉਂਦੀ, ਇਹਨਾਂ ਨੂੰ ਭੇਡਾਂ ਵਾਂਗੀ ਸਿਰ ਖੁਆਇਨ ਭਰੀਅਨ ਹੱਥ ਸੁਆਹੀ, ਆ ਭੇਡਾਂ ਵਾਂਗੂ ਆਪਣਾ ਸਿਰ ਪਟਾਉਂਦੇ ਨੇ, ਇਹ ਮਹਿਲ ਵਾਲਾ ਪਾਣੀ ਪੀਂਦੇ ਹੈ, ਜਦੋਂ ਕਿਤੇ ਲੈਟਰੀਨ ਦੀ ਕਿਰਿਆ ਕਰਦੇ ਫਿਰ ਆਪਣੀ ਗੰਦਗੀ ਨੂੰ ਡੱਕੇ ਨਾਲ ਖੋਲਦੇ ਨੇ, ਕਹਿੰਦੇ ਇਹਦੇ ਵਿੱਚ ਕਿਹੜੇ ਜੀਵ ਹੈ, ਕਿਤੇ ਉਹ ਨਾ ਹੋ ਜਾਏ, ਜੀਵ ਹੱਤਿਆ ਨਾ ਹੋ ਜਾਏ, ਇਹ ਫਿਰ ਦਾਤਣ ਨਹੀਂ ਕਰਦੇ, ਇੰਨੇ ਕੁਚੀਰ ਰਹਿੰਦੇ, ਗੰਦੇ ਰਹਿੰਦੇ ਹੈ, ਵੀ ਐਂ ਜਾੜਾਂ ਵਿੱਚ ਦੰਦਾਂ ਵਿੱਚ ਪੂਰੀ ਜਿਹੜੀ ਮਹਿਲ ਭਰੀ ਪਈ ਹੁੰਦੀ ਹੈ, ਕਰੇੜੇ ਨਾਲ ਦੰਦ ਭਰੇ ਪਏ ਹੁੰਦੇ ਹੈ। ਅਸਲੀ ਜਿਹੜਾ ਬਾਮ ਮਰ ਗਿਆ ਉਹਨੂੰ ਮੰਨਦੇ ਵੀ, ਜਿਹਦੇ ਮੂੰਹ ਵੱਲ ਨਹੀਂ ਕਹਿੰਦੇ, ਚਾਨੀ ਅਠਿਆਨੀ ਮਰ ਗਏ ਅਤੇ ਉਹਦੇ ਕਰੜੇ ਵਿੱਚ ਫਸੇ ਜਾ ਕੇ ਅਤੇ ਥੱਲੇ ਨਾ ਡਿੱਗੇ, ਚਾਨੀ ਅਠਿਆਨੀ ਉਹ ਕਰੜੇ ਵਿੱਚੋਂ, ਕਹਿੰਦੇ ਇਹ ਪੂਰਾ ਬਾਮ ਮਰ ਗਿਆ ਹੈ, ਇਸ ਕਰਕੇ ਕੁਚੀਲ ਹੈ, ਬਹੁਤਾ ਮੇਲਾ ਰਵਾਸ ਰੱਖਾਂ, ਕਦੇ ਨਹਾਉਣਾ ਨਾ ਅਤੇ ਮੇਲਾ ਹੀ ਖਾਣਾ ਅਤੇ ਜੂਠਾ ਖਾਣਾ। ਅਤੇ ਫਿਰ ਇਹਨਾਂ ਦੇ ਇਹੋ ਜਿਹੀ ਹੈ, ਖਾਣਾ ਪੀਣਾ ਵੀ ਹੈ, ਵੀ ਸ਼ਰਾਬ ਬੜੀ ਪੀਂਦੇ ਹੈ। ਪ੍ਰਭੋਰ ਚੰਦਰ ਨਾਟਕ ਵਿੱਚ ਲਿਖਿਆ ਵੀ ਇਹ ਇਹਨਾਂ ਦਾ ਸਿਧਾਂਤ ਹੈ, ਜੀਲਾਂ ਦਾ ਪੀਤ ਵਾ ਪੀਤ ਵਾ ਪੁਨਾ ਪੀਤ ਵਾ, ਜਬ ਤਬ ਪਰਤ ਨਾ ਭੂਮ ਤਲੇ, ਉਹ ਥਾਏ ਚਾ ਪੁਨਾ ਪੀਤ ਵਾ ਪੁਨਰਪ ਜਨਮ ਨਾ ਪੁਣਦੇ। ਕਹਿੰਦਾ ਪੀ ਚੱਲ ਕਹਿੰਦਾ ਉਹਨਾਂ ਚਿਰ ਪੀ ਚੱਲ ਜਿੰਨਾ ਕਹਿੰਦਾ ਧਰਮ ਦੇ ਕੇ ਧਰਤੀ ਤੇ ਡਿੱਗ ਪੈਂਦਾ ਵੀ ਹੋਸ਼ ਹੋ ਗਏ। ਇਹ ਜੈ ਬਾਮ ਮਰੀਆਂ ਦਾ ਮੱਤ ਹੈ ਕੁਚੀਲਾਂ ਦਾ, ਕਹਿੰਦੇ ਉਥਾਏ ਚਾ ਪੁਨਾ ਪੀ ਦੇਵਾ, ਫਿਰ ਜਦੋਂ ਹੋਸ਼ ਆਉਂਦੀ ਕਹਿੰਦੇ ਫਿਰ ਉੱਠ ਕੇ ਗੱਲ ਕੇ ਪੀ ਲਾ, ਬਸ ਜਦੋਂ ਕਹਿੰਦੇ ਗੁੜੁੱਪ ਰਹੇਗਾ ਮੁੜ ਕੇ ਤੈਨੂੰ ਜਨਮ ਨਹੀਂ ਹੋਊਗਾ, ਪੀਂਦਾ ਪੀਂਦਾ ਹੀ ਮਰ ਜਾ। ਇਹ ਇਹਨਾਂ ਦਾ ਬਾਮ ਵਰਗਿਆਂ ਦਾ ਮੱਤ ਹੈ, ਕੁਚੀਲ ਹੈ, ਸਭ ਤੋਂ ਭੈੜੇ ਲੋਕ, ਮੈਲੇ ਲੋਕ, ਗੰਦੇ ਲੋਕ ਬਾਮ ਮਾਰ ਗਏ। ਅਤੇ ਉਹ ਦਿਖਾਉਣਗੇ ਵੀ ਅਸੀਂ ਬੜੀ ਸਫਾਈ ਰੱਖਦੇ ਹਾਂ, ਚਿੱਟੇ ਜਿਹੇ ਕੱਪੜੇ ਪਾ ਕੇ ਹੱਥ ਵਿੱਚ ਘੁੰਮਣ ਜਾ ਰੱਖਦੇ ਨੇ, ਅਤੇ ਮੂਹਰੇ ਮੂਹਰੇ ਝਾੜੂ ਜਿਹਾ ਮਾਰਦੇ ਜਾਣਗੇ ਵੀ ਅਸੀਂ ਇਹ ਚੀਜ਼ ਨਹੀਂ ਮਰਨ ਦੇ, ਅਸੀਂ ਬਹੁਤ ਸਿਆਣੇ ਹਾਂ। ਮੂੰਹ ਵੇਖੋ ਇਹਨਾਂ ਦਾ, ਨੱਤ ਨਹੀਂ ਕੀਤੀ ਹੁੰਦੀ ਹੈ, ਬੜੀ ਗਿਰੜ ਜੰਮੀ ਹੁੰਦੀ ਹੈ, ਨਹਾਉਂਦੇ ਨਹੀਂ ਬਿਲਕੁਲ, ਅਤੇ ਮੈਦਾਨ ਵਾਲੇ ਹੱਥ ਵੀ ਨਹੀਂ ਇਹ ਧੋਂਦੇ, ਇਹੋ ਜਿਹੇ ਹੈ। ਰੋਟੀ ਸਬੂਤੀ ਨਹੀਂ ਸੁੱਚੀ ਨਹੀਂ ਖਾਂਦੇ ਹੈ। ਬ੍ਰਾਹਮਣ ਅੰਨ ਨਾ ਖਾਈ, ਬ੍ਰਾਹਮਣਾਂ ਦੇ ਘਰਾਂ ਦਾ ਅੰਨ ਨਹੀਂ ਖਾਂਦੇ, ਕਹਿੰਦੇ ਬਹੁਤੇ ਕਹਿੰਦੇ ਹਿੰਸਕ ਹੈ, ਬਹੁਤੇ ਜੀਵਾਂ ਦੇ ਮਾਰ ਨੂੰ ਹੈ। ਕਹਿੰਦੇ ਜਦੋਂ ਗੋਬਰ ਦਿੰਦੇ ਉਦੋਂ ਕਹਿੰਦੇ ਜੀਵ ਮਰ ਜਾਂਦੇ, ਜਦੋਂ ਇਹ ਪਾਣੀ ਨਾਲ ਇਹ ਕੋਈ ਕਰਮ ਕਾਂਡ ਦੀ ਕਿਰਿਆ ਉਦੋਂ ਤਾਂ ਬਹੁਤੇ ਜੀਵ ਮਾਰਦੇ ਬ੍ਰਾਹਮਣ, ਨਹਾਉਣਾ ਪਾਉਣ ਪਾਣੀ ਬੜਾ ਵਰਤਦੇ ਇਸ ਕਰਕੇ, ਇਹ ਕਹਿੰਦੇ ਬਹੁਤ ਗੰਦੇ ਨੇ ਬ੍ਰਾਹਮਣ, ਇਹਨਾਂ ਦੇ ਹੱਥਾਂ ਦਾ ਅੰਨ ਨਹੀਂ ਖਾਂਦੇ, ਕਹਿੰਦੇ ਗੰਦੇ ਹੈ, ਭ੍ਰਿਸ਼ਟ ਹੈ, ਇਹ ਜੀਵ ਹਤਿਆਲੀ ਹੈ, ਜਾਲੂ ਮੈਂ ਬ੍ਰਾਹਮਣ। ਬ੍ਰਾਹਮਣ ਅੰਨ ਨਾ ਖਾਈ, ਗੁਰੂ ਨਾਨਕ ਸਾਹਿਬ ਜੀ ਬ੍ਰਾਹਮਣਾਂ ਦੇ ਹੱਥਾਂ ਦਾ ਬਣਿਆ ਹੋਇਆ ਅੰਨ ਨਹੀਂ ਖਾਂਦੇ, ਕਹਿੰਦੇ ਬੜਾ ਪਾਪ ਕੀਤਾ ਹੋਇਆ ਇਹਨਾਂ ਨੇ। ਇਸ ਤਰ੍ਹਾਂ ਫਿਰ ਜੂਠਾ ਮੰਗ ਮੰਗ ਖਾਹੀ, ਘਰਾਂ ਵਿੱਚ ਜੂਠਾ ਮੰਗ ਕੇ ਖਾਂਦੇ ਹੈ। ਐਸੇ ਇੱਕ ਝੀਲ ਐਸੇ ਮਿਲੇ ਨੇ ਵੀ ਜੇ ਕੋਈ ਸਾਬਤੀ ਰੋਟੀ ਦੇਵੇ ਇਹ ਨਹੀਂ ਲੈਂਦੇ, ਕਹਿੰਦੇ ਵੀ ਇੱਕ ਬੁਰਕੀ ਤੋੜ ਕੇ ਤੂੰ ਮੂੰਹ ਵਿੱਚ ਪਾ ਅਤੇ ਫਿਰ ਮੈਨੂੰ ਦਈ, ਫਿਰ ਮੈਂ ਖਾਊਂ। ਕਾਰਨ ਕੀ ਹੈ? ਕਹਿੰਦੇ ਜਿਹੜਾ ਕਹਿੰਦੇ ਸੁੱਚੀ ਰੋਟੀ ਖਾ ਲੈਂਦਾ ਨਾ, ਜਿੰਨੇ ਰੋਟੀ ਪਕਾਉਣ ਵਿੱਚ ਬਣਾਉਣ ਵਿੱਚ ਪਾਪ ਹੱਤਿਆ ਹੋਈ, ਜੀਵ ਮਰੇ, ਲੱਕੜਾਂ ਵਿੱਚ ਬਾਲਿਆਂ ਤੋਂ ਮਰਿਆ, ਪਾਣੀ ਵਿੱਚ ਆਟਾ ਗੁੰਨਿਆ ਮਰੇ, ਪਾਣੀ ਵਿੱਚ ਜੀਵ ਜੰਤ ਤਵੇ 'ਤੇ ਰੱਖਣ ਸਮੇਂ ਮਰਿਆ, ਆਟਾ ਵੀ ਅੰਨ ਵੀ ਅਨਾਜ ਹੈ, ਜੀ ਹੈ, ਉਹ ਸੋ ਸੋ ਕਰਦਾ, ਉਹ ਕਹਿੰਦੇ ਅੰਨ ਮਰਦਾ ਹੈ, ਉਹ ਸਾਰੇ ਕਹਿੰਦੇ ਪਾਪ ਜਿਹੜਾ ਸੁੱਚੀ ਰੋਟੀ ਖਾਂਦਾ ਉਹਨੂੰ ਲੱਗਦੇ ਹੈ। ਇਸ ਕਰਕੇ ਬਾਂਬ ਮਰ ਗਏ, ਫਿਰ ਜੂਠੀ ਰੋਟੀ ਖਾਂਦੇ, ਸੁੱਚੀ ਨਹੀਂ ਖਾਂਦੇ। ਇਹ ਉਹ ਮਹਾਰਾਜ ਨੇ ਕਿਹਾ ਵੀ ਛੇਦੀ ਕੁਚਾਲ ਕੁਚੀਲਨ ਕੀ, ਜਿਹੜੇ ਕੁਚੀਲ ਲੋਕ ਹੈ ਹਮੇਸ਼ਾ ਮੇਲੇ ਕੁਚਾਲੇ ਰਹਿਣ ਵਾਲੇ, ਬਾਂਬ ਮਾਰ ਗਈ ਹੈ ਉਹਨਾਂ ਦੀ। ਗੁਰੂ ਨਾਨਕ ਸਾਹਿਬ ਨੇ ਜਿਹੜੀ ਖੋਟੀ ਚਾਲ ਸੀ ਨਾ, ਉਹ ਭੈੜੀ ਚਾਲ ਸੀ, ਉਹ ਛੇਦੀ ਕੀ ਕੱਟ ਦਿੱਤੀ। ਕਲ ਨਾਮ ਜਪਾਏ ਕੁਰੀਤਨ ਖੇਦੀ, ਕਲ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਜਪਾ ਕਰਕੇ ਜਿਹੜੀਆਂ ਖੋਟੀਆਂ ਰੀਤੀਆਂ ਸੀ, ਖੋਟੀਆਂ ਭੈੜੀਆਂ ਰਸਮਾਂ ਚਲਾਈਆਂ ਹੋਈਆਂ ਸੀ ਲੋਕਾਂ ਨੇ, ਉਹ ਸਾਰੀਆਂ ਸਤਿਗੁਰੂ ਨੇ ਕਹਿੰਦੇ ਖੇਦੀ ਕੀ ਖਦੇੜ ਦਿੱਤੀਆਂ, ਲਠਾ ਭਜਾ ਦਿੱਤੀਆਂ, ਦੂਰ ਕਰ ਦਿੱਤੀਆਂ। ਖੇਦੀ ਨਾ ਹੋਤ ਅਖੇਦ ਅਦੋਤਕ, ਦੇਹ ਉਪਦੇਸ਼ ਜੋ ਰੂਪ ਅਭੇਦੀ, ਇਹਨੂੰ ਅਨਵੇਂ ਕਰ ਲੈਣਾ, ਰੂਪ ਅਭੇਦੀ ਦੇਹ ਉਪਦੇਸ਼, ਜੋ ਭੇਦ ਤੋਂ ਰਹਿਤ ਸਰੂਪ ਹੈ ਨਾ ਵਾਹਿਗੁਰੂ, ਉਹਦਾ ਕਹਿੰਦੇ ਉਪਦੇਸ਼ ਦੇ ਕੇ ਵੀ ਉਹ ਐਸਾ ਹੈ, ਉਹ ਇੱਕ ਹੈ, ਉਹ ਓਂਕਾਰ ਹੈ, ਉਹ ਸਤਨਾਮ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਅਕਾਲ ਸਰੂਪ ਹੈ, ਅਜੂਨੀ ਹੈ, ਸਹਿਪਉ ਹੈ, ਐਸਾ ਜਿਹੜਾ ਭੇਦ ਤੋਂ ਰਹਿਤ ਵਾਹਿਗੁਰੂ ਦਾ ਉਪਦੇਸ਼ ਦੇ ਕੇ ਅਤੇ ਖੇਦ ਅਦੋਦਕ, ਜਿਹੜਾ ਦੁੱਖਾਂ ਤੋਂ ਰਹਿਤ, ਉਹਨੂੰ ਕਹਿੰਦੇ ਅਦੋਦਕ, ਵੀ ਇਹ ਪ੍ਰਗਟ ਕਰ ਦੇਣ ਵਾਲੇ। ਫਿਰ ਉਹ ਜਿਹਨੂੰ ਪ੍ਰਗਟ ਕਰ ਦਿੰਦੇ ਆ ਦੁੱਖਾਂ ਤੋਂ ਰਹਿਤ ਵਾਹਿਗੁਰੂ ਨੂੰ, ਖੇਦੀ ਨਾ ਹੋ, ਫਿਰ ਕਹਿੰਦੇ ਉਹ ਖੇਦੀ ਕੀ ਦੁਖੀ ਨਹੀਂ ਹੁੰਦਾ ਹੈ, ਦਾਸ ਸੇਵਕ ਦੇ ਉਪਦੇਸ਼ ਜੋ ਰੂਪ ਅਭੇਦੀ, ਜਿਹਦੇ ਤਾਂ ਜਿਹੜਾ ਭੇਦ ਰੂਪ ਵਾਹਿਗੁਰੂ ਭੇਦ ਤੋਂ ਰਹਿਤ ਉਹਦਾ ਉਪਦੇਸ਼ ਦੇ ਦਿੰਦੇ ਆ ਮੂਲ ਮੰਤਰ ਰੂਪ ਵਿੱਚ। ਭੇਦੀ ਬਨਾਵਤ ਕੇਵਲ ਕੇ, ਫਿਰ ਗੁਰੂ ਨਾਨਕ ਸਾਹਿਬ ਜਿਹੜੀ ਕੇਵਲ ਮੁਕਤੀ ਹੈ, ਨਿਰਗੁਣ ਸਰੂਪ ਦੀ ਅਭੇਦ ਮੁਕਤੀ, ਉਹਦੇ ਭੇਦ ਭੇਦੀ ਬਣਾਉਂਦੇ ਨੇ, ਉਹਦੇ ਭੇਦ ਨੂੰ ਜਾਣਨ ਵਾਲੇ ਬਣਾਉਂਦੇ ਨੇ। ਬਾਕੀ ਕੁਝੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਦਾ ਮਨੁੱਖ ਦਾ ਭੇਦ ਨਹੀਂ ਚੱਲਦਾ ਹੈ, ਉਹ ਕਿਤੇ ਕਿਤੇ ਉਹ ਭੇਦ ਖੁੱਲ੍ਹ ਜਾਂਦਾ ਹੈ ਵੀ ਆਹ ਕਰਦਾ ਸੀ, ਉਹ ਜਿਹੜੀ ਗੱਲ ਗੁੱਝੀ ਲਿਪੀ ਜੀ ਰਹੇ ਕਿਸੇ ਨੂੰ ਪਤਾ ਨਾ ਚੱਲੇ ਉਹਨੂੰ ਅਸੀਂ ਕਹਿੰਦੇ ਵੀ ਇਹ ਤਾਂ ਗੱਲ ਭੇਦ ਵਾਲੀ ਹੈ, ਗੁੱਝੀ ਛਿਪੀ ਜੀ, ਇਹਦਾ ਪਤਾ ਨਹੀਂ ਹੈ ਪੂਰਾ ਪੂਰਾ ਸਹੀ ਕੀ ਹੈ। ਫਿਰ ਜਿਹੜਾ ਕੋਈ ਭੇਤੀ ਹੁੰਦਾ ਗੁੱਝੀ ਗੱਲ ਨੂੰ ਜਾਣ ਦਿੰਦਾ ਉਹ ਕਹਿੰਦਾ ਮੈਂ ਲੰਗੋਟੀ ਜਾ ਰਿਹਾ ਇਹਦਾ ਮੈਂ ਸਾਰਾ ਭੇਤ ਜਾਣਨਾ ਹੈ, ਉਹ ਪਰਦੇ ਫਾਸ ਕਰਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਦੀ ਕੈਵਲ ਮੁਕਤੀ ਹੈ ਨਾ ਉਹਦਾ ਵੀ ਭੇਤ ਨਹੀਂ ਕੋਈ ਜਾਣਦਾ, ਉਹ ਵੀ ਗੁੱਝੀ ਹੈ ਵੀ ਉਹ ਕਿਹੋ ਜਿਹੀ ਕੈਵਲ ਮੁਕਤੀ ਹੈ, ਉਹਦਾ ਭੇਤ ਕਹਿੰਦੇ ਜਿਹੜਾ ਭੇਤ ਹੈ ਉਹ ਬਣਾ ਦਿੰਦੇ ਆ, ਦੱਸ ਦਿੰਦੇ ਹਨ ਕੇਵਲ ਮੁਕਤੀ ਦੇ ਭੇਦ ਜਾਣਨ ਵਾਲਾ ਬਣਾ ਦਿੰਦੇ ਗੁਰਸਿੱਖ ਨਾ। ਗੁਰੂ ਨਾਨਕ ਪਾਏ ਪ੍ਰਣਾਮ ਨਿਵੇਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਕਹਿੰਦੇ ਜਿਹੜੀ ਪ੍ਰਵਾਨ ਪ੍ਰਣਾਮ ਨਮਸਕਾਰ ਹੈ ਨਿਵੇਦੀ ਕਿ ਮੈਂ ਅਰਪਣ ਕਰਦਾ ਨਮਸਕਾਰ ਕਰਦਾ ਹਾਂ। ਕਬਿਤ ਅੰਜਨ ਤੇ ਹੀਨ ਸ੍ਰੀ ਨਿਰੰਜਨ ਪ੍ਰਵੀਨ ਪ੍ਰਭ। ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨੇ ਉਹਨਾਂ ਦਾ ਇਸ ਰੂਪ ਜੋ ਗੁਰੂ ਅੰਗਦ ਸਾਹਿਬ ਜੀ ਉਹ ਕੈਸੇ ਹਨ ਉਹਨਾਂ ਦਾ ਮੰਗਲ ਕਰ ਰਹੇ ਅੰਜਨ ਤੇ ਹੀਨ, ਜੋ ਅੰਜਨ ਨੂੰ ਸੁਰਮੇ ਦਾ ਹੁੰਦਾ ਸੁਰਮਾ ਕਾਲਾ ਹੁੰਦਾ ਇਸ ਤੋਂ ਕਾਲਖ, ਜੋ ਵਾਹਿਗੁਰੂ ਜਿਹੜੀ ਮਾਇਆ ਰੂਪੀ ਕਾਲਖ ਹੈ, ਮਾਇਆ ਨੂੰ ਕਾਲਖ ਕਿਉਂਕਿ ਮਾਇਆ ਕਰਕੇ ਪਾਪ ਹੁੰਦੇ ਹੈ, ਪਾਪਾਂ ਕਰਕੇ ਮਨੁੱਖ ਕਾਲਾ ਹੋ ਜਾਂਦਾ ਹੈ, ਇਹ ਮਾਇਆ ਕਰਕੇ ਮਨੁੱਖ ਵਿਦਿਆ ਕਰਕੇ ਵੀ ਕਾਲਾ ਹੁੰਦਾ, ਵਿਦਿਆ ਕਾਲੀ ਏਸ਼ਿਆ। ਇਸ ਕਰਕੇ ਕਹਿੰਦੇ ਜੋ ਵਾਹਿਗੁਰੂ ਅਵਿਦਿਆ ਰੂਪ ਜਿਹੜਾ ਸੁਰਮੈ ਕਾਲਖ ਉਸ ਤੋਂ ਵੀ ਰਹਿਤ, ਮਾਇਆ ਦੀ ਕਾਲਖ ਤੋਂ ਵੀ ਰਹਿਤ ਹੈ, ਸਵਾਏ ਮਵਾਨ ਨਿਰੰਜਨ ਜੋ ਪ੍ਰਵੀਨ ਪ੍ਰਭੂ ਹੈ। ਭੰਜਨ ਪਖੰਡ ਪਾਪ ਗੰਜਨ ਆਨੰਦ ਕਰ। ਪਾਪਾਂ ਨੂੰ ਪਖੰਡਾਂ ਨੂੰ ਨਾਸ਼ ਕਰਨ ਵਾਲਾ ਤੋੜ ਦੇਣ ਵਾਲਾ ਹੈ, ਪਾਪਾਂ ਨੂੰ ਨਾਸ਼ ਕਰਨ ਵੇਲਾ ਹੈ, ਨੰਦੀ ਬਖਸ਼ਿਸ਼ ਕਰਨ ਵਾਲਾ ਹੈ। ਦੀਨੋ ਗਿਆਨ ਅੰਜਨ ਸੋ ਮੰਜਨ ਕੋ ਮੋਹ ਮਲ। ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੇ ਮੋਹ ਜਿਹੜਾ ਹੈ ਉਹਦੀ ਮੈਲ ਨੂੰ ਮਾਂਜ ਕਰਕੇ, ਐਸਾ ਜਿਹੜਾ ਗਿਆਨ ਮਾਇਆ ਦੀ ਕਾਲਖ ਤੋਂ ਰਹਿ ਨਿਰੰਜਨ ਪ੍ਰਭੂ ਹੈ, ਪਖੰਡ ਨੂੰ ਨਾਸ਼ ਕਰਨ ਵਾਲਾ, ਪਾਪਾਂ ਦਾ ਨਾਸ਼ ਕਰਨ ਆਨੰਦ ਬਖਸ਼ਣ ਕਰਨ ਵਾਲਾ ਹੈ, ਉਹਦਾ ਗਿਆਨ ਰੂਪੀ ਜਿਹੜਾ ਅੰਜਨ ਕੀ ਇਹ ਸਰਮਾਨ ਦਿੱਤਾ ਗੁਰਸਿੱਖਾਂ ਦੇ ਮਨਵਰ ਨੇਤਰਾਂ ਵਿੱਚ। ਰੰਜਨ ਕੋ ਜਨ ਜਗ ਭਗਤ ਬਿਲੰਦ ਕਰ। ਆਪਣੇ ਜਨਾਂ ਨੂੰ ਕਹਿੰਦੇ ਰੰਜਨ ਕਰਨ ਵਾਲੇ, ਖੁਸ਼ ਪ੍ਰਸੰਨ ਕਰਨ ਵਾਲੇ ਅਤੇ ਭਗਤੀ ਨੂੰ ਬਹੁਤ ਵੱਡਾ ਉੱਚਾ ਕਰਨ ਵਾਲੇ ਹਨ, ਭਗਤੀ ਨੂੰ ਤੇਜ ਪ੍ਰਤਾਪ ਨੂੰ ਫੈਲਾਉਣ ਵਾਲੇ ਹੈ ਸੰਸਾਰ ਵਿੱਚ। ਫੇਰੂ ਨੰਦ ਅੰਗਦ ਸੁਛੰਦ ਸ੍ਰੀ ਗੋਬਿੰਦ ਹੈ। ਸੰਤੋਖ ਸਿੰਘ ਜੀ ਕਹਿੰਦੇ ਜੋ ਬਾਬਾ ਫੇਰੂ ਜੀ ਦੇ ਸੁਪੁੱਤਰ ਹਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜੋ ਕਹਿੰਦੇ ਸੁਤੰਤਰ ਹੈ ਆਜ਼ਾਦ ਹੈ ਤੇ ਸਵਾਏ ਮਾਨ ਗੋਬਿੰਦ ਦਾ ਸਰੂਪ ਪਰਮੇਸ਼ਰ ਦਾ ਹੀ ਸਰੂਪ ਹਨ। ਮਨਿੰਦ ਚੰਦ ਬਿੰਦ ਜਸ ਦਾਸਨ ਮੁਕੰਦ ਕਰ। ਜਿਨ੍ਹਾਂ ਦਾ ਜਿਹੜਾ ਜਸ ਹੈ ਉਹ ਕਹਿੰਦੇ ਚੰਦ ਮਨਿੰਦ ਬਿੰਦ, ਜਿਵੇਂ ਚੰਦਰਮਾ ਹੁੰਦਾ ਨਾ ਪੂਰਨਮਾਸੀ ਦਾ, ਉਹਦੇ ਬਿੰਦ ਕੀ ਉਹਦੇ ਵਾਂਗ ਜਿਨ੍ਹਾਂ ਦਾ ਜਸ ਹੈ ਬਿੰਦ ਕੀ ਇਹ ਜਾਣਿਆ ਜਾਂਦਾ ਹੈ ਸਮਝਿਆ ਜਾਂਦਾ ਹੈ, ਤੇ ਦਾਸਾਂ ਨੂੰ ਮੁਕਤੀ ਮੁਕੰਦ ਮੁਕਤੀ ਦੇਣ ਵਾਲੇ ਮੁਕਤ ਕਰਨ ਵਾਲੇ ਹਨ, ਜਾਂ ਮੁਕੰਦ ਸਰੂਪ ਪਰਮਾਸ਼ਰ ਮੁਕਤੀ ਦਾਤੇ ਦੀ ਪ੍ਰਾਪਤੀ ਕਰਵਾਉਣ ਵਾਲੇ ਹੈ। ਪਦ ਅਰ ਬਿੰਦ ਮਕਰੰਦ ਕੋ ਮਨਿੰਦ ਮਾਨ। ਆ ਜਿਹੜੇ ਚਰਨ ਅਰਬਿੰਦ ਕੀ ਕਵਲ ਹਨ, ਚਰਨਾਂ ਕਮਲਾਂ ਦਾ ਜਿਹੜਾ ਮਕਰੰਦ ਕੀ ਹੈ ਰਸ ਹੈ ਤੂੜਾ ਹੈ, ਮੈਂ ਆਪਣੇ ਮਨ ਨੂੰ ਉਹਨਾਂ ਦਾ ਮਿਲਿੰਦ ਕੀ ਹੈ ਪੌੜਾ ਬਣਾ ਕੇ ਮਨਿੰਦ ਥਾਂ ਮਿਲਿੰਦ ਕਰ ਲੈਣਾ, ਮਨਿੰਦ ਨਹੀਂ ਮਿਲਿੰਦ, ਲੱਲੇ ਨਾਲ ਪਾਤਸ਼ਾਹ ਮਿਲਿੰਦ ਨਾ ਭੋਰੇ ਦਾ ਹੁੰਦਾ ਹੈ। ਇਸ ਕਰਕੇ ਚਰਨਾ ਕਮਲਾਂ ਦਾ ਮੈਂ ਆਪਣੇ ਮਨ ਨੂੰ ਕਹਿੰਦੇ ਭੋਰਾ ਬਣਾ ਕੇ ਰਸ ਲੈਣਾ ਹਾਂ। ਬਿਘਨ ਨਿਕੰਦ ਕਰੋ ਬੰਧਨਾ ਦੋ ਬੰਦ ਕਰੋ। ਬਿਘਨਾਂ ਨੂੰ ਕੱਟਣ ਵਾਲੇ ਗੁਰੂ ਅੰਗਦ ਸਾਹਿਬ ਜੀ ਕੀ ਹੈ, ਮੈਂ ਆਪਣੇ ਮਨ ਨੂੰ ਉਹਨਾਂ ਦੇ ਚਰਨਾਂ ਕਮਲਾਂ ਦੇ ਰਸ ਦਾ ਭੋਰਾ ਬਣਾ ਕੇ ਦੋ ਬੰਦ ਕਰ ਕਰੋ ਬੰਦਨਾ ਦੋਵੇਂ ਹੱਥ ਬੰਨ ਕਰਕੇ ਜੋੜ ਕਰਕੇ ਨਮਸਕਾਰ ਕਰਦਾ ਹਾਂ। ਦੋ ਸੋਰਠਾ ਅਮਰ ਕਰਹਿ ਜਗ ਮਾਹੇ। ਜੋ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੀ ਮਹਿਮਾ ਦਾ ਮੰਗਲ ਕਰ ਰਿਹਾ ਕਵੀ ਜੀ, ਅਮਰ ਕਰਹਿ ਜਗ ਮਾਹੇ, ਜਿਹੜੇ ਸੰਸਾਰ ਦੇ ਵਿੱਚ ਸਾਰਿਆਂ ਤੇ ਅਮਰ ਕਰ ਰਹੇ, ਹੁਕਮ ਕਰ ਰਹੇ, ਧਰਮਰਾਜ ਤੇ ਵੀ ਹੁਕਮ ਕਰ ਰਹੇ, ਮੌਤ ਤੇ ਵੀ ਹੁਕਮ ਕਰ ਰਹੇ, ਉਹ ਸੰਸਾਰ ਦੇ ਵਿੱਚ ਜੋ ਬੜਾ ਭਾਰੀ ਅਮਰ ਕਰ ਰਹੇ, ਹੁਕਮ ਕਰ ਰਹੇ ਹੈ। ਨਿਤ ਸਹਾਇਤਾ ਲਹਿ ਅਮਰ, ਜਿਨ੍ਹਾਂ ਦੀ ਜਿਹੜੀ ਸਹਾਇਤਾ ਹਮੇਸ਼ਾ ਜਿਹੜੇ ਅਮਰ ਕੀਏ ਦੇਵਤੇ ਹਨ, ਪਰਮੇਸ਼ਰ ਰੂਪ ਜਾਣ ਕਰਕੇ ਲੈਂਦੇ ਹਨ। ਅਮਰ ਕਰੇ ਜਨ ਜਾਹੇ, ਜਿਨ੍ਹਾਂ ਨੇ ਜਿਹੜੇ ਜਨ ਹਨ, ਭਗਤ ਹਨ, ਸੇਵਕ ਜਨ, ਉਹ ਅਮਰ ਕਰ ਦਿੱਤੇ ਹਨ, ਮਰਨ ਤੋਂ ਰਹਿਤ ਕਰ ਦਿੱਤੇ, ਜਨਮ ਮਰਨ ਮੇਟ ਦਿੱਤਾ ਹੈ। ਅਮਰ ਨਾਮ ਦੇ ਗੁਰ ਅਮਰ, ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜਾ ਅਮਰ ਕਰਨ ਵਾਲਾ ਨਾਮ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਉਹ ਦੇ ਕਰਕੇ, ਚਿੱਤਰ ਪਤਾ ਛੰਦ ਰਾਮ ਸੋਦਾਸ ਗੁਰੂ ਸੁਖ ਰਾਸ। ਹੁਣ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਮਹਿਮਾ ਦਾ ਮੰਗਲ ਕਰ ਰਹੀ ਹੈ। ਕਹਿੰਦੇ ਜੋ ਆਪਣੇ ਆਪ ਨੂੰ ਸੁਪਲੀ ਕਿਰਪਾ ਰਾਮ ਰਾਮ ਦੇ ਦਾਸ ਅਖਵਾਉਣ ਵਾਲੇ ਹਨ, ਗੁਰੂ ਰਾਮਦਾਸ ਸਾਹਿਬ ਜੀ ਜੋ ਸੁਖਾਂ ਦਾ ਰਾਸ ਖਜ਼ਾਨਾ ਹਨ, ਖਾਣ ਹਨ, ਹਰਾ ਜਮ ਤਰਾਸ ਰਿਦਾ ਨਿਸ਼ਕਾਮ। ਇਸੇ ਤਰ੍ਹਾਂ ਜਿਨ੍ਹਾਂ ਦਾ ਰਿਦਾ ਕਹਿੰਦੇ ਕਾਮਨਾ ਤੋਂ ਰਹਿਤ, ਉਹਨਾਂ ਦਾ ਜਮਾਂ ਦਾ ਜਿਹੜਾ ਡਰ ਹੈ ਪ੍ਰਲੋਕ ਦਾ, ਨਾਸ ਕਰ ਦੇਣ ਵਾਲੇ ਹਨ, ਇੱਥੇ ਸੁੱਖਾਂ ਦਾ ਖਜ਼ਾਨਾ ਪ੍ਰਲੋਕ ਵਿੱਚ ਬਖਸ਼ਣ ਵਾਲੇ ਹੈ ਗੁਰੂ ਰਾਮਦਾਸ ਸਾਹਿਬ ਜੀ, ਜੋ ਆਪਣੇ ਆਪ ਨੂੰ ਦਾਸ ਕਹਾਉਣ ਵਾਲੇ ਹੈ। ਕਾਮ ਨਾ ਕ੍ਰੋਧ ਵਿਰੋਧ ਨਿਰੋਧ, ਜਿਨ੍ਹਾਂ ਦੇ ਹਿਰਦੇ ਅੰਦਰ ਨਾ ਕਾਮ ਹੈ ਨਾ ਕ੍ਰੋਧ ਹੈ, ਅਤੇ ਜਿਹੜਾ ਵਿਰੋਧ ਹੈ ਉਹਦਾ ਤਾਂ ਨਿਰੋਧ ਹੀ ਹੈ, ਹਮੇਸ਼ਾ ਵਿਰੋਧ ਵੱਲੋਂ ਰੁਕੇ ਹੋਏ ਹੈ, ਵਿਰੋਧ ਦਾ ਅਭਾਵ ਹੈ, ਵੈਰ ਵਿਰੋਧ ਆਉਂਦਾ ਹੀ ਨਹੀਂ ਹੈ। ਇਸ ਤਰ੍ਹਾਂ ਸਦਾ ਸ਼ੁੱਧ ਬੋਧ ਸਰੂਪ ਨਿਕਾਮ, ਸਦਾ ਕਹਿੰਦੇ ਸ਼ੁੱਧ ਬੋਧ ਗਿਆਨ ਬਖਸ਼ਣ ਵਾਲੇ, ਸ਼ੁੱਧ ਗਿਆਨ ਵਾਲੇ ਹਨ ਇਹ ਸਰੂਪ ਨਿਕਾਮ। ਇਸੇ ਤਰ੍ਹਾਂ ਜਿਨ੍ਹਾਂ ਦਾ ਕਾਮਨਾ ਤੋਂ ਰਹਿਤ ਸੋਹਣਾ ਸਰੂਪ ਹੈ, ਕਹਿੰਦੇ ਭਗਤ ਜਾਨ ਸੇਵਕ ਜਾਨ ਸ਼ਰਨ ਪੈ ਜਾਂਦੇ ਹੈ ਕੋਈ ਨਾ ਕੋਈ ਕਾਮਨਾ ਕਰਕੇ। ਤਿੰਨ ਤਾਪ ਹਰੇ ਨਿਤ ਹੋਤ ਅਨਾਮ, ਉਹਨਾਂ ਦੇ ਤਿੰਨੇ ਤਾਪ ਮਾਰਾ ਨਾਸ ਕਰਨੇ, ਜਿਹੜੇ ਕਾਮਨਾ ਕਰਕੇ ਵੀ ਮਾਰਾ ਵੀ ਆਹ ਵੀ ਦੁੱਖ ਦੂਰ ਕਰੋ, ਆਹ ਵੀ ਮੁਸੀਬਤ ਕਰੋ, ਆਹ ਵੀ ਮਾਰਾ ਦਰਦਰ ਦੂਰ ਕਰੋ, ਜੋ ਕਾਮਨਾ ਕਰਕੇ ਵੀ ਸ਼ਾਮ ਸ਼ਰਨ ਪੈ ਜਾਂਦੇ ਹੈ, ਉਹਨਾਂ ਦੇ ਤਿੰਨੇ ਤਾਪ ਨਾਸ ਕਰਕੇ ਮਹਾਰਾਜ ਕਹਿੰਦੇ ਉਹ ਨਾਸ ਕਰਦੇ। ਨਿਤ ਹੋਤ ਅਨਾਮ, ਉਹ ਹਮੇਸ਼ਾ ਫਿਰ ਅਨਾਮ ਨਾਮ ਨਾ ਰੋਗ ਦਾ ਹੁੰਦਾ, ਉਹ ਫਿਰ ਰੋਗ ਤੋਂ ਰਹਿਤ ਹੋ ਜਾਂਦੇ। ਨਾਮ ਜਪੇ ਅਗ ਬ੍ਰਿੰਦ ਖਪੇ, ਹਾਂ ਜਿਸ ਗੁਰੂ ਰਾਮਦਾਸ ਸਾਹਿਬ ਜੀ ਤੋਂ ਨਾਮ ਲੈ ਕੇ ਜਿਹੜੇ ਜਪਦੇ ਹਨ, ਉਹਨਾਂ ਦੇ ਸਮੂਹ ਪਾਪ ਜਿਹੜੇ ਉਹ ਖਪ ਜਾਂਦੇ ਹਨ। ਸੋ ਰਪੇ ਹਰ ਰੰਗ ਸਦਾ ਅਬਿਰਾਮ, ਉਹ ਹਮੇਸ਼ਾ ਫਿਰ ਜਿਹੜਾ ਵਾਹਿਗੁਰੂ ਦਾ ਨਾਮ ਦਾ ਰੰਗ ਹੈ ਬੜਾ ਸੁੰਦਰ, ਉਹਦੇ ਵਿੱਚ ਹੀ ਰਪੇ ਰਹਿੰਦੇ ਹਨ, ਤਦਾਕਾਰ ਹੋਏ ਰਹਿੰਦੇ, ਨਾਮ ਵਿੱਚ ਹੀ ਲੀਨ ਰਹਿੰਦੇ ਹਨ। ਚੌਪਈ ਸ੍ਰੀ ਸ੍ਰੀ ਸਤਿਗੁਰ ਅਰਜਨ ਕੁਲ ਚੰਦ, ਅੱਗੇ ਪੰਜਵੇਂ ਪਾਤਸ਼ਾਹ ਦਾ ਮਹਿਮਾ ਦਾ ਮੰਗਲ, ਸਵਾਏ ਮਨ ਸਤਿਗੁਰੂ ਗੁਰੂ ਅਰਜਨ ਦੇਵ ਜੀ, ਸੋੜ ਕੁਲ ਦੇ ਵੀ ਚੰਦਰਮਾ ਹਨ ਅਤੇ ਮਨੁੱਖ ਕੁਲ ਜੀ ਇਹਦੇ ਵਿੱਚ ਵੀ ਚੰਦਰਮਾ ਵਾਂਗ ਸ਼ਾਨ ਪ੍ਰਕਾਸ਼ ਰੂਪ ਅਤੇ ਸ਼ਾਂਤ ਸਰੂਪ ਹਨ। ਚੰਦਨ ਸਮ ਬਚ ਸੀਤ ਮੁਕੰਦ, ਇਹਨਾਂ ਦੇ ਜਿਹੜੇ ਬੱਚੇ ਚੰਦਨ ਦੇ ਸਮਾਨ ਹਨ, ਮੁਕਤੀ ਰੂਪੀ ਠੰਡ ਬਖਸ਼ਣ ਵਾਲੇ ਹਨ। ਕੰਦ ਆਨੰਦ ਵਿਮੋਹ ਨਿਕੰਦ, ਜਿਹੜਾ ਵਿਸ਼ੇਸ਼ ਕਰਕੇ ਮੋਹ ਹੈ ਉਹਨੂੰ ਨਿਕੰਦ ਕੀ ਕੱਟ ਕਰਕੇ ਤੇ ਆਨੰਦ ਕੰਦ ਕੀਏ ਦਾਤੇ ਹਨ, ਆਨੰਦ ਦੇ ਤਾਂ ਕੰਦ ਗੰਦਲ ਹਨ ਬੰਦਲ, ਬੱਦਲ ਹੀ ਹਨ ਕੰਦਲ ਸੁਖਦ ਤਿੰਨੋ ਪਰ ਪਦ ਬੰਦ ਕੰਦਲ ਕੀ ਸਮੂਹ ਜਿਹੜੇ ਸੁਖ ਹਨ ਜਿੰਨੇ ਵੀ ਸਾਰੇ ਸੁਖ ਉਹਨਾਂ ਦੇ ਦੇਣ ਵਾਲੇ ਦਾਤੇ ਹਨ ਪਦ ਬੰਧ ਤਿੰਨੋ ਉਹਨਾਂ ਦੇ ਚਰਨਾਂ ਕਮਲਾਂ ਤੇ ਮੈਂ ਨਮਸਕਾਰ ਕਰਦਾ ਹਾਂ ਚੌਪਈ ਵਾਰੀ ਇੱਕ ਧਰ ਦੁਆ ਤਰ ਵਾਰੀ ਛੇਵੇਂ ਪਾਤਸ਼ਾਹ ਦਾ ਮਹਿਮਾ ਦਾ ਮੰਗਲ ਕਰ ਰਿਹਾ ਵੀ ਧਰ ਦੁਆ ਤਰ ਵਾਰੀ ਧਰ ਇੱਕ ਵਾਰੀ ਅਰਸਵਾਸ ਤੇ ਅਨਵੇਂ ਜਿਹਨਾਂ ਨੇ ਇੱਕੋ ਵਾਰੀ ਇੱਕੋ ਵਿਹੜੇ ਇੱਕੋ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਅਤੇ ਪੀਰ ਜੀ ਦੀਆਂ ਅਕਾਲ ਬੁੰਗੇ ਵਾਲੀ ਜਗ੍ਹਾ ਬੈਠ ਕੇ ਵਾਰੀ ਸਤਰੂ ਸੈਨ ਬਲ ਵਾਰੀ ਸਤਰੂ ਨੀ ਸਤਰ ਸੈਨ ਬਲ ਵਾਰੀ ਬਾਰੀ ਅਰਥ ਵਾਸਤੇ ਬਲ ਵਾਰੀ ਸਤਰ ਸੈਨ ਬਾਰੀ ਵੀ ਜਿਹੜੀ ਬਲ ਵਾਰੀ ਸੀ ਬੈਰੀਆਂ ਦੀ ਫੌਜ ਜਿਨ੍ਹਾਂ ਨੇ ਕਹਿੰਦੇ ਉਹ ਤਲਵਾਰ ਫੜ ਕੇ ਤਨਕ ਤੀਰ ਫੜ ਕੇ ਬਾਰੀ ਕੀ ਵਰਜ ਦਿੱਤੀ ਜਮੇਂ ਵਾਰ ਦਿੱਤੀ ਜਮੇਂ ਅਭਾਵ ਕਰ ਦਿੱਤੀ ਉਹ ਪਹਿਲਾਂ 7000 ਲੈ ਕੇ ਆਇਆ ਸੀ ਉਹ ਲੋਹਗੜ੍ਹ ਦੇ ਕਿਲੇ ਬੰਨੀ ਸਾਰਾ ਅਤੇ ਉਹ ਪਿੱਪਲੀ ਸਾਹਿਬ ਜਿੱਥੇ ਗੁਰਦੁਆਰਾ ਬਣਿਆ ਇੱਥੇ ਸਾਰਿਆਂ ਦਾ ਭੋਗ ਪਾਤਾ ਸੀ ਮਹਾਰਾਜ ਨੇ ਕੋਈ ਨਹੀਂ ਛੱਡਿਆ ਸੀ ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਬਲਵਾੜੀ ਜਿਹੜੀ ਬੈਰੀਆਂ ਦੀ ਫੌਜ ਹੈ ਸਾਰੀ ਵਾਰ ਦਿੱਤੀ ਵਰਜਤ ਦਿੱਤੀ ਆ ਭਾਵ ਕਰ ਦਿੱਤੀ ਵਾਰੀ ਧਰ ਸਮ ਧੁਨ ਸੁਖ ਵਾਰੀ ਫਿਰ ਜਿਹਨਾਂ ਦੀ ਜਿਹੜੀ ਧੁਨ ਹੈ ਆਵਾਜ਼ ਆ ਵਾਰੀ ਦੇ ਸਮਾਨ ਜਿਵੇਂ ਬੱਦਲ ਗਜਦਾ ਹੁੰਦਾ ਹੈ ਉਹ ਬੱਦਲ ਦੀ ਆਵਾਜ਼ ਕਹਿੰਦੇ ਗਹਿਰ ਗੰਭੀਰ ਆਵਾਜ਼ ਹੈ ਜਾਂ ਜਿਵੇਂ ਬੱਦਲ ਦੀ ਜਿਹੜੀ ਆਵਾਜ਼ ਹੈ ਉਹ ਮੋਰਾਂ ਨੂੰ ਸੁੱਖ ਦਿੰਦੀ ਹੈ ਉਹ ਜਿਹੜੇ ਜਗਿਆਸੂ ਹੈ ਨਾ ਮੋਰਾਂ ਵਰਗੇ ਉਹਨਾਂ ਦੇ ਤਾਈ ਗੁਰੂ ਕਲਗੀਤ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹ ਬੱਦਲ ਦੇ ਸਮਾਨ ਗਹਿਰ ਗੰਭੀਰ ਹੈ ਅਤੇ ਸੁੱਖ ਵਾਲੀ ਹੈ ਜਾਂ ਸੁੱਖਾਂ ਦੀ ਤਾਂ ਬਾਰੀਕੀ ਬਗੀਚੀ ਹੈ ਆਪ ਜੀ ਦੀ ਆਵਾਜ਼ ਆਪ ਜੀ ਦੀ ਬਾਣੀ ਬਚਨ ਵਾਰੀ ਗੁਰਖਟ ਪਰ ਬਹੁ ਵਾਰੀ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਖੱਟ ਗੁਰ ਛੇਵੇਂ ਗੁਰੂ ਹਨ ਪਰ ਬਹੁ ਵਾਰੀ ਉਹਨਾਂ ਦੇ ਉੱਪਰ ਮੈਂ ਬਹੁਤ ਵਾਰੀ ਕਹਿੰਦੇ ਵਾਰੀ ਜਾਂਦਾ ਹਾਂ ਉਹਨਾਂ ਦੇ ਪਰਦਾਰਥ ਉੱਪਰ ਗੁਰਖਟ ਜਿਹੜੇ ਛੇਵੇਂ ਗੁਰੂ ਹਨ ਬਹੁ ਵਾਰੀ ਪਰ ਵਾਰੀ ਉਹਨਾਂ ਦੇ ਉੱਪਰ ਮੈਂ ਬਹੁਤ ਵਾਰੀ ਵਾਰੀ ਕੀਏ ਬਲਹਾਰੇ ਜਾਂਦਾ ਸਦਕੇ ਜਾਂਦਾ ਹਾਂ ਦੋਹਰਾ ਭਾਵ ਮਹਿ ਭਾਵ ਕੇ ਰੰਗ ਜੇ ਆ ਸਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਮਹਿਮਾ ਦਾ ਮੰਗਲ ਕਰ ਰਹੇ ਭਾਵ ਮਹਿ ਭਾਵ ਕੇ ਰੰਗ ਜੇ ਜਿਹੜੇ ਭਾਵ ਮੈਂ ਕੀ ਸੰਸਾਰ ਦੇ ਵਿੱਚ ਭਾਵ ਕੀ ਜਨਮ ਤੋਂ ਲੈ ਕੇ ਜਦੋਂ ਤੋਂ ਜੰਮੇ ਸੀ ਉਦੋਂ ਤੋਂ ਲੈ ਕੇ ਜਿਹੜੇ ਕੰਗਾਲ ਸਨ ਨੰਗ ਮਲੰਗ ਸਨ ਭਾਵ ਸਮ ਹੋਏ ਕਿਰਪਾਲ ਉਹਨਾਂ ਦੇ ਉੱਪਰ ਭਾਵ ਕੀ ਪਰਮੇਸ਼ਰ ਦੇ ਸਮਾਨ ਦਿਆਲੂ ਕਿਰਪਾਲੂ ਹੋ ਕੇ ਪਾਲਕ ਪ੍ਰਿਥਵੀ ਕੇ ਕਰੇ ਕਹਿੰਦੇ ਬਲ ਰੂ ਬਚਨ ਕਹਿ ਕੇ ਧਰਤੀ ਦੀ ਪਾਲਣਾ ਕਰਨ ਵਾਲੇ ਕਰ ਦਿੱਤੇ ਕਿੱਥੇ ਉਹ ਕਹਿੰਦੇ ਜਨਮ ਤੋਂ ਲੈ ਕੇ ਕੰਗਾਲ ਸੀ ਅਤੇ ਉਹਨਾਂ ਨੂੰ ਧਰਤੀ ਦੀ ਪਾਲਣਾ ਕਰਤੀ ਉੱਪਰ ਜਿੰਨੇ ਜੀਵ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਨ ਵਾਲੇ ਬਣਾ ਦਿੱਤਾ ਰਾਜੇ ਮਹਾਰਾਜੇ ਬਣਾ ਦਿੱਤਾ ਉਹ ਕਾਲੇ ਦੇ ਭਤੀਜਿਆਂ ਬਣੀ ਇਸ਼ਾਰਾ ਹੈ ਕਵੀ ਜੀ ਦਾ ਵੀ ਇਹ ਲੋਹ ਸੰਦਲੀ ਜਦੋਂ ਮਹਾਰਾਜ ਦੇ ਕੋਲ ਇਹਨਾਂ ਨੂੰ ਸਿਖਾ ਕੇ ਲਿਆਇਆ ਸੀ ਵੀ ਜਦੋਂ ਤੁਸੀਂ ਮੱਥਾ ਟੇਕ ਕੇ ਬੈਠੋ ਨਾ ਭੇਟ ਜੇ ਵਜਾਉਣ ਲੱਗ ਪੈਣਾ ਉਹ ਸੱਚਵੇਂ ਪਾਤਸ਼ਾਹ ਦੇ ਕੋਲ ਫਿਰ ਬੱਚੇ ਬੈਠ ਕੇ ਅਤੇ ਇਸ ਤਰ੍ਹਾਂ ਭੇਟ ਦੇ ਹੱਥ ਦੇ ਵਜਾਉਣ ਬਾਹਰ ਲੱਗ ਪਏ ਅਤੇ ਗੁਰੂ ਮਹਾਰਾਜ ਕਾਲੇ ਨੂੰ ਕਹਿਣ ਲੱਗੇ ਵੀ ਇਹ ਬੱਚੇ ਮੱਥਾ ਟੇਕ ਕੇ ਆ ਭੇਟ ਜਾ ਕਿਵੇਂ ਵਜਾਉਂਦੇ ਕਹਿੰਦੇ ਮਹਾਰਾਜ ਵੀ ਇਹਨਾਂ ਦਾ ਇਹ ਦੱਸਦੇ ਵੀ ਸਾਡਾ ਮਾਂ ਪਿਓ ਤਾਂ ਹੈ ਨਹੀਂ ਹੈ ਅਤੇ ਅਸੀਂ ਮਹਾਰਾਜ ਪੇਟ ਤੋਂ ਭੁੱਖੇ ਰਹਿੰਦੇ ਹਾਂ ਸਾਨੂੰ ਰਜਵੀਂ ਰੋਟੀ ਨਹੀਂ ਮਿਲਦੀ ਅਸੀਂ ਕੰਗਾਲ ਹਾਂ ਜਨਮ ਤੋਂ ਲੈ ਕੇ ਇਹ ਮਹਾਰਾਜ ਰਜਵੀਂ ਰੋਟੀ ਮੰਗਦੇ ਹੈ ਭੁੱਖੇ ਹੈ ਮਹਾਰਾਜ ਕਹਿੰਦੇ ਵੀ ਇਹ ਤਾਂ ਨਹੀਂ ਭੁੱਖੇ ਇਹ ਤਾਂ ਧਰਤੀ ਦੇ ਰਾਜੇ ਬਣ ਗਏ ਇਹ ਤਾਂ ਭੁੱਖਿਆਂ ਨੂੰ ਰਜਾਉਣ ਵਾਲੇ ਹੋਣਗੇ ਪਾਲਣ ਵਾਲੇ ਹੋਣਗੇ ਅਤੇ ਫਿਰ ਬਹੁਤ ਖੁਸ਼ ਹੋਇਆ ਹੈ ਵੀ ਚਲੋ ਇਹ ਆਪਣੇ ਸਿਰ ਪੈਰਾਂ 'ਤੇ ਹੋ ਜਾਣਗੇ, ਹੁਣ ਕਿਸੇ ਦੇ ਪਰਾਧੀਨ ਨਹੀਂ ਰਹਿਣਗੇ। ਅਨਾਥ ਸਹਿਜ ਥੀ ਮੈਂ ਘਰ ਵਾਲੀ ਨੂੰ ਆ ਕੇ ਦੱਸਿਆ, ਕਹਿੰਦੇ ਵੀ ਗੁਰੂ ਹਰਿਰਾਇ ਸਾਹਿਬ ਜੀ ਨੇ ਤਾਂ ਬੜੇ ਖੁਸ਼ ਹੋ ਕੇ ਅਬਰ ਰੂਪ ਵਚਨ ਕਰ ਦਿੱਤੇ ਆ, ਜਿਹੜੇ ਆਪਣੇ ਮੇਰੇ ਭਤੀਜੇ ਤਾਂ ਰਾਜੇ ਮਹਾਰਾਜੇ ਬਣਨਗੇ, ਰਾਜਪਾਗ ਕਰਨਗੇ। ਉਹ ਚਲਾਖ ਜੀ ਕਹਿੰਦੇ ਫਿਰ ਤੂੰ ਕਾਹਦਾ ਖੁਸ਼ ਹੁੰਦਾ, ਇਹ ਤਾਂ ਭਤੀਜਿਆਂ ਨੂੰ ਮਿਲਿਆ, ਤੇਰੇ ਪੁੱਤਾਂ ਨੂੰ ਤਾਂ ਕੁਛ ਨਹੀਂ ਮਿਲਿਆ। ਇਹ ਤੇਰੇ ਭਤੀਜੇ ਰਾਜੇ ਮਹਾਰਾਜੇ ਬਣ ਗਏ, ਮੇਰੇ ਜਿਹੜੇ ਪੁੱਤ ਆ ਤੇਰੇ ਪੁੱਤ ਆ, ਫਿਰ ਇਹਦਾ ਹਲਾ ਭਰਨਗੇ, ਮਾਵਲਾ ਭਰਨਗੇ, ਇਹਦੀ ਪਰਜਾ ਬਣ ਕੇ ਰਹਿਣਗੇ, ਤੂੰ ਕਾਹਦਾ ਖੁਸ਼ ਹੁੰਦਾ, ਤੂੰ ਆਪਣੇ ਪੁੱਤਾਂ ਲਈ ਕੁਝ ਲੈ। ਫਿਰ ਤਾਂ ਹੋਈ ਨਾ ਗੱਲ, ਕਿਸੇ ਦੇ ਪੁੱਤਾਂ ਨੂੰ ਦਿਲਵਾ ਕੇ ਤੇ ਤੂੰ ਖੁਸ਼ ਹੁੰਦਾ। ਕਹਿੰਦਾ ਗੱਲ ਤਾਂ ਠੀਕ ਹੈ, ਆਪਣੇ ਲਈ ਤਾਂ ਆਪਾਂ ਕੁਝ ਨਹੀਂ ਲਿਆ, ਤਾਂ ਭਤੀਜਿਆਂ ਲਈ ਲੈ ਲਿਆ, ਰਾਜੇ ਮਹਾਰਾਜੇ ਬਣਨਗੇ, ਫਿਰ ਆਪਣੇ ਤਾਂ ਜਿਹੜੇ ਪੁੱਤਰ ਸੀ ਆ ਇਹਨਾਂ ਦਾ ਹਾਲਾ ਭਰਨਗੇ, ਸੰਤਾਨ ਅਧੀਨ ਰਹੂਗੀ। ਅਗਲੇ ਦਿਨ ਫਿਰ ਆਪਣੇ ਪੁੱਤਰਾਂ ਨੂੰ ਲੈ ਗਿਆ, ਉਹਨਾਂ ਨੂੰ ਵੀ ਸਿਖਾਇਆ ਵੀ ਤੁਸੀਂ ਵੀ ਪੇਟ ਬਜਾਓ। ਉਹ ਜਦੋਂ ਜਾ ਕੇ ਬੈਠੇ ਤੇ ਪੇਟ ਜਿਹਾ ਵਜਾਉਣ ਲੱਗੇ, ਮਹਾਰਾਜ ਕਹਿੰਦੇ ਵੀ ਕੱਲ੍ਹ ਤਾਂ ਹੋਰ ਸੀ, ਅੱਜ ਹੋਰ ਵਜਾਈ ਜਾਂਦੇ। ਕੱਲ੍ਹ ਤਾਂ ਮਹਾਰਾਜ ਮੇਰੇ ਭਤੀਜੇ ਸੀ ਅਤੇ ਅੱਜ ਮੇਰੇ ਆਪਣੇ ਪੁੱਤਰ ਹੈ। ਕਹਿੰਦੇ ਇਹ ਕਿਉਂ ਵਜਾਉਂਦੇ ਹੈ? ਕਹਿੰਦੇ ਮਹਾਰਾਜ ਕਾਰਨ ਸੁਣ ਲਓ, ਮੈਂ ਘਰੇ ਗਿਆ ਸੀ, ਘਰਵਾਲੀ ਨੂੰ ਦੱਸ ਬੈਠਾ, ਇਹ ਮਹਾਰਾਜ ਨੇ ਭਤੀਜਿਆਂ ਨੂੰ ਬਰ ਰੂਪ ਬਚਨ ਕਹਿ ਦਿੱਤੇ ਵੀ ਰਾਜੇ ਮਹਾਰਾਜੇ ਬਣਗੇ ਤਾਂ ਕਾਲ ਨੂੰ ਪਾਲਣ ਵਾਲੇ ਬਣਗੇ। ਉਹ ਕਹਿੰਦੀ ਵੀ ਤੇਰੇ ਪੁੱਤ ਤਾਂ ਮਰਨਗੇ ਨਾ ਇਹਨਾਂ ਦੇ, ਕਹਿੰਦੇ ਆਏ ਇਹਨਾਂ ਦੇ ਅਧੀਨ ਹੋਣਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਚੰਗਾ ਵੀ ਉਹ ਤਾਂ ਰਹਿਣਗੇ ਰਾਜੇ ਮਹਾਰਾਜੇ, ਅਤੇ ਤੇਰੀ ਸੰਤਾਨ ਦੇ ਵੀ ਆਪੇ ਹੀ ਮਾਰਨਗੇ, ਆਪੇ ਹੀ ਖਾਣਗੇ, ਇਹ ਵੀ ਕਿਸੇ ਨੂੰ ਹਾਲਾ ਖੂੜਾ ਨਹੀਂ ਦੇਣਗੇ। ਇਸ ਤਰ੍ਹਾਂ ਕਹਿੰਦੇ ਇਹ ਵੀ ਸੁਤੰਤਰ ਹੋ ਕੇ ਆਪਣਾ ਰਾਜਿਆਂ ਵਾਂਗੂ ਸਰਦਾਰ ਬਣ ਜਾਣਗੇ। ਉਹ ਜਿਹੜਾ ਬਚਨ ਸੀ ਉਹ ਤਾਂ ਕੱਲ੍ਹ ਹੀ ਹੈ, ਰਾਜ ਭਾਗ ਤਾਂ ਉਹਨਾਂ ਨੂੰ ਮਿਲੇਗਾ, ਇਹ ਆਪਣੀ ਮਾਰ ਕੇ ਆ ਮਾਰ ਆਪ ਹੀ ਖਾਣਗੇ, ਸ਼ੇਰਾਂ ਵਾਂਗੂ ਇਹ ਨੇ ਕਿਸੇ ਨੂੰ ਦੇਣਗੇ। ਘਰਵਾਲੇ ਨੂੰ ਜਦੋਂ ਦੱਸ ਦੱਸਿਆ ਵੀ ਰਾਜੇ ਮਹਾਰਾਜੇ ਨੇ ਤਾਂ ਇਉਂ ਜ਼ਰੂਰ ਕਹਿਤਾ, ਕਹਿੰਦੇ ਪਰ ਫਿਰ ਵੀ ਠੀਕ ਹੈ, ਅਧੀਨ ਤਾਂ ਨਹੀਂ ਰਹਿਣਗੇ, ਸੁਤੰਤਰ ਉਹ ਆਪਣੀ ਮਾਰ ਮਾਰ ਕੇ ਆਪ ਖਾਣਗੇ ਸ਼ੇਰਾਂ ਵਾਂਗੂ। ਇਸ ਤਰ੍ਹਾਂ ਉਹ ਫੂਲ ਕੇ ਰਾਜੇ ਹੋਇਆ, ਨਾਭਾ ਰਾਜਾ ਜੀ, ਸਾਰੀਆਂ ਰਿਆਸਤਾਂ ਇਹ ਮਹਾਰਾਜ ਦੇ ਬਚਨ ਨਾਲ ਹੀ, ਉਹ ਪਟਿਆਲੇ ਵਰਗੇ ਸਾਰੇ ਇਹਨਾਂ ਦੇ ਬਸ਼ਾਂ ਗੁਰੂ ਮਹਾਰਾਜ ਕੇ, ਇਸੇ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਮਹਾਰਾਜ ਕੇ ਕਹੋ, ਮਹਾਰਾਜ ਦੇ ਕਹਿ ਦਿਓ। ਇਹ 22 ਪਿੰਡ ਅੱਗੇ ਤੋਂ ਅੱਗੇ ਫਿਰ ਇਹਨਾਂ ਦੇ ਬਸੇ ਨੇ, ਇਸ ਤਰ੍ਹਾਂ ਬਾਈਆ ਵੀ ਕਹਿ ਦਿੰਦੇ ਇਹਨਾਂ ਨੂੰ, 22 ਪਿੰਡਾਂ ਦੇ ਮਾਲਕ। ਇਸ ਕਰਕੇ ਇੱਥੇ ਇਸ਼ਾਰਾ ਦਿੰਦੇ ਹਨ ਵੀ ਧਰਤੀ ਦੀ ਪਾਲਣਾ ਕਰਨ ਵਾਸਤੇ ਗੁਰੂ ਹਰਿਰਾਇ ਸਾਹਿਬ ਜੀ ਨੇ ਵਰ ਦੇ ਕੇ ਕਰ ਦਿੱਤੇ, ਉਹ ਕੰਗਾਲ ਜਨਮ ਦੇ ਸ੍ਰੀ ਹਰਿਰਾਇ ਰਸਾਲ। ਇਸ ਤਰ੍ਹਾਂ ਸਤਿਗੁਰੂ ਹਰਿਰਾਇ ਸਾਹਿਬ ਜੀ ਜੋ ਬੜੇ ਰਸਾਲ ਕੀ ਰਸਾਂ ਦਾ ਘਰ ਹੈ, ਬੜੇ ਸੁੰਦਰ ਹਨ, ਸੋਹਣੇ ਹਨ, ਸੋਰਠਾ ਸਭ ਦਰਸ਼ਨ ਕੋ ਸਾਰ, ਸਾਰੇ ਕਹਿੰਦੇ ਜਿਹੜੇ ਦਰਸ਼ਨ ਹਨ, ਸ਼ਾਸਤਰ ਹਨ, ਵੈਸ਼ੇਖਕ ਹੈ, ਨਿਆਇ ਹੈ, ਪਤੰਜਲ ਹੈ, ਯੋਗ ਸ਼ਾਸਤਰ ਹੈ, ਨਿਆਇ ਵਿਦਾਂਤ ਹੈ, ਇਹ ਜਿਹੜੇ 6 ਸ਼ਾਸਤਰ ਇਹਨਾਂ ਦਾ ਕਹਿੰਦੇ ਸਾਰਾ ਹੀ ਜਿਹੜਾ ਸਾਰ ਸਿਧਾਂਤ ਹੈ, ਦਰਸ਼ਨ ਪਰਸਨ ਤੇ ਲਹੇ, ਇਹਨਾਂ ਦੇ ਦਰਸ਼ਨ ਤੇ ਚਰਨਾਂ ਨੂੰ ਛੋਇਆ ਹੋਈ ਜਾਂ ਮੇਰ ਭਰਿਆ ਹੱਥ ਛੋਏ ਮਨੁੱਖ ਕਹਿੰਦੇ ਲੈ ਲੈਂਦਾ ਹੈ। ਉਹ ਛੱਜੂ ਝਰੀ ਵੱਲ ਇਸ਼ਾਰਾ ਹੈ, ਜਦੋਂ ਆਪ ਜੀ ਅੰਬਾਲੇ ਦੇ ਕੋਲ ਪੰਜੋਖਰਾ ਸਾਹਿਬ ਵਾਲੇ ਸਥਾਨ ਤੇ ਬਾਰ ਬਾਰ ਬੈਠੇ ਨੇ, ਇੱਥੇ ਕੋਈ ਲਾਲ ਨਾਵੇਂ ਪੰਡਿਤ ਜੋ ਬੜਾ ਭਾਰੀ ਵਿਦਿਆ ਵਾਲਾ ਸੀ, ਬੜਾ ਵਿਦਿਆ ਦਾ ਮਾਣ ਸੀ, ਅੱਗੇ ਨੂੰ ਕਿਤੇ ਜਾ ਰਿਹਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਲ ਬੜੀਆਂ ਸਿੱਖ ਸੰਗਤਾਂ ਹਨ, ਬਹੁਤ ਇਕੱਠ ਹੈ, ਥਾਂ ਥਾਂ ਤੰਬੂ ਲੱਗੇ ਨੇ, ਅਤੇ ਲਾਲ ਨਾਵੇਂ ਪੰਡਿਤ ਨੇ ਪੁੱਛਿਆ ਵੀ ਇਹ ਕੌਣ ਉਤਰਿਆ ਹੋਇਆ ਹੈ? ਗੁਰਸਿੱਖਾਂ ਨੇ ਆਦਰ ਸਤਿਕਾਰ ਨਾਲ ਨਾਂ ਲਿਆ, ਕਹਿੰਦੇ ਵੀ ਪੰਡਿਤ ਆਏ ਹਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੀ 8ਵੀਂ ਜੋਤ। ਇਹ ਤਰਕ ਜੀ ਕੀਤੀ, ਕਹਿੰਦੇ ਵੀ ਉਹ ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ, ਲੋਕ ਉਹਨਾਂ ਨੂੰ ਭਗਵਾਨ ਜ਼ਰੂਰ ਕਹਿ ਦਿੰਦੇ ਸਤਿਕਾਰ ਨਾਲ, ਪਰ ਇਕੱਲਾ ਨਾਮ ਉਹਨਾਂ ਦਾ ਕ੍ਰਿਸ਼ਨ ਹੀ ਹੋਇਆ। ਇਹ ਤਾਂ ਬੜਾ ਵੱਡਾ ਨਾਂ ਰਖਾਇਆ ਰੱਖਿਆ ਗਿਆ। ਪਹਿਲਾਂ ਕਹਿੰਦੇ ਸਤਿਗੁਰੂ, ਫਿਰ ਹਰਕ੍ਰਿਸ਼ਨ ਸਾਹਿਬ ਜੀ, ਫਿਰ ਮਹਾਰਾਜ। ਇਹ ਤਾਂ ਇੰਨਾ ਤਾਂ ਨਹੀਂ ਹੋ ਸਕਦੇ। ਉਹ ਤਾਂ ਕ੍ਰਿਸ਼ਨ ਜੀ ਨੇ ਗੀਤਾ ਰਚੀ ਹੈ, ਗੀਤਾ ਰਾਹੀਂ ਗਿਆਨ ਅਰਜਨ ਨੂੰ ਗਿਆਨ ਦੇ ਦਿੱਤਾ। ਅਤੇ ਸ਼ਾਇਦ ਇਹ ਤਾਂ ਜਿਨ੍ਹਾਂ ਨੂੰ ਤੁਸੀਂ ਸਤਿਕਾਰ ਨਾਲ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿ ਰਹੇ ਹਾਂ, ਉਹਨਾਂ ਨੂੰ ਗੀਤਾ ਪੜ੍ਹਨੀ ਵੀ ਨਾ ਆਉਂਦੀ ਹੋਈ, ਅਰਥ ਕਰਨੇ ਤਾਂ ਕਿਧਰੇ ਰਹਿ ਗਏ। ਗੁਰਸਿੱਖ ਕਹਿੰਦੇ ਨਹੀਂ ਬਈ ਪੰਡਤਾ, ਇਹ ਤਾਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੈ, ਜੋ ਅਸੀਂ ਕਹਿ ਰਹੇ ਹਾਂ ਬਿਲਕੁਲ ਯਥਾਰਥ ਬਾਤ ਕਰ ਰਹੇ ਹਾਂ। ਕਹਿੰਦੇ ਫਿਰ ਮੇਰੀ ਕਿਵੇਂ ਤਸੱਲੀ ਹੋਵੇ, ਜੇ ਤਾਂ ਵੀ ਤੁਹਾਡੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾ ਦੇ ਨਾ, ਫਿਰ ਤਾਂ ਮੈਂ ਮੰਨ ਜਾਵਾਂਗਾ ਵੀ ਹਾਂ ਹੈਗੇ। ਕਹਿੰਦੇ ਵੀ ਚੱਲ ਪੰਡਤਾ। ਕਹਿਣ ਲੱਗਾ ਪਹਿਲਾਂ ਪੁੱਛਿਓ ਆਪਣੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੀ ਕੀ ਗੀਤਾ ਦੇ ਅਰਥ ਸੁਣਾ ਦੇਣਗੇ। ਸਿੱਖ ਗਏ, ਕਹਿਣ ਲੱਗੇ ਮਹਾਰਾਜ ਇੱਕ ਵਿਦਵਾਨ ਆਇਆ, ਉਹ ਆਪ ਜੀ ਦੇ ਨਾਮ 'ਤੇ ਮਹਾਰਾ ਕਿੰਤੂ ਪ੍ਰੰਤੂ ਕਰਦਾ ਹੈ। ਇਹ ਕਹਿ ਰਿਹਾ ਵੀ ਸ਼ਾਇਦ ਇਹਨਾਂ ਨੂੰ ਗੀਤਾ ਦੇ ਅਰਥ ਹੀ ਨਾ ਕਰਨੇ ਆਉਂਦੇ ਹੋਣ, ਅਤੇ ਨਾਮ ਐਡਾ ਵੱਡਾ ਰਖਾਇਆ ਹੋਇਆ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੱਸੇ, ਕਹਿਣ ਲੱਗੇ ਵੀ ਇਹ ਵਿਦਿਆ ਦਾ ਸੁਭਾਅ ਹੈ, ਜਿਹਨੂੰ ਜ਼ਿਆਦਾ ਅਜੇ ਉਹਨੂੰ ਹੰਕਾਰ ਕਰਾ ਦਿੰਦੀ, ਉਹ ਅੱਕੜ ਜਾਂਦਾ, ਇਹਨੂੰ ਵਿਦਿਆ ਦਾ ਹੰਕਾਰ ਹੈ, ਲਿਆਓ ਸਾਡੇ ਕੋਲ, ਇਹਦਾ ਹੰਕਾਰ ਜਿਹਾ ਲਾਈਏ, ਇਹਨੂੰ ਭਾਵ ਭਗਤੀ ਬਖਸ਼ੀਏ। ਉਸ ਵੇਲੇ ਹਜ਼ੂਰੀ ਵਿੱਚ ਆਇਆ, ਕਹਿਣ ਲੱਗੇ ਵੀ ਕੀ ਕਹਿੰਦਾ ਪੰਡਤਾ। ਕਹਿਣ ਲੱਗਿਆ ਮਹਾਰਾਜ ਮੈਂ ਆਇਆ ਸੀ, ਅੱਗੇ ਜਾ ਰਿਹਾ ਸੀ, ਮੈਂ ਪੁੱਛਿਆ ਵੀ ਕੌਣ ਉਤਰਿਆ ਹੋਇਆ, ਆਹ ਤੁਹਾਡੇ ਸਿੱਖ ਸੇਵਕਾਂ ਨੇ ਬੜਾ ਵੱਡਾ ਨਾਂ ਲਿਆ। ਕਹਿੰਦੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਤਰੇ ਹਨ, ਅਤੇ ਜੇ ਮਹਾਰਾਜ ਤੁਸੀਂ ਐਡੇ ਮਹਾਨ ਹੋ ਤਾਂ ਫਿਰ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾ ਦਿਓ, ਮੈਂ ਵੀ ਮੰਨ ਲਾਂ ਵੀ ਤੁਹਾਡਾ ਨਾਂ ਸਫਲ ਹੈ, ਕਿਉਂਕਿ ਦੁਆਪਰ ਯੁੱਧ ਤਾਂ ਕ੍ਰਿਸ਼ਨ ਜੀ ਹੋਏ ਹੈ, ਅਤੇ ਤੁਹਾਡਾ ਇੱਥੇ ਨਾਂ ਸਤਿਗੁਰੂ ਵੀ ਹੈ, ਫਿਰ ਕ੍ਰਿਸ਼ਨ ਹੀ ਹਰ ਕ੍ਰਿਸ਼ਨ ਹੈ, ਫਿਰ ਹਰ ਕ੍ਰਿਸ਼ਨ ਹੀ ਵੀ ਨਾਲ ਮਹਾਰਾਜ ਵੀ ਹੈ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ ਵੀ ਪੰਡਤਾ, ਜੇ ਅਸੀਂ ਤੈਨੂੰ ਗੀਤਾ ਦੇ ਅਰਥ ਕਰਾਤੇ ਨਾ, ਫਿਰ ਵੀ ਤੇਰੀ ਤੀਕਸ਼ਣ ਬੁੱਧੀ ਹੈ, ਫਿਰ ਤੂੰ ਸ਼ੰਕਾ ਕਰ ਲੈਣੀ ਵੀ ਇਹ ਮਹਾਨ ਘਰਾਣੇ ਦੇ ਛੋਟਿਆਂ ਹੁੰਦਿਆਂ ਕਿਸੇ ਤੋਂ ਗੀਤਾ ਪੜ੍ਹ ਲਈ, ਉਹ ਅਰਥ ਇਹਨਾਂ ਨੇ ਸਿੱਖ ਲਏ ਹੋਣਗੇ। ਇਹ ਵੀ ਹੁਣ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੀ ਜੋਤ ਇੱਥੇ ਜਗ ਰਹੀ ਹੈ, ਇੱਥੇ ਸ਼ੰਕਾ ਵਾਸਤੇ ਕੋਈ ਗੁੰਜਾਇਸ਼ ਨਹੀਂ ਹੈ। ਤੂੰ ਇਹੋ ਜਿਹਾ ਕਹਿੰਦੇ ਇੱਥੋਂ ਨਗਰ ਵਿੱਚੋਂ ਪਜੋਖਰੇ ਵਿੱਚੋਂ ਲਿਆ ਜਿਹੜਾ ਤੈਨੂੰ ਚੰਗਾ ਲੱਗਾ, ਅਸੀਂ ਉਹ ਤੋਂ ਅਰਥ ਕਰਾ ਦਿਆਂਗੇ। ਇਹ ਫਿਰ ਸਠੰਬਰ ਜਾ ਗਿਆ, ਹੈਰਾਨ ਜਿਹਾ ਹੋ ਗਿਆ ਵੀ ਇਹ ਕੀ ਕਹਿੰਦੇ। ਮਹਾਰਾਜ ਕਹਿੰਦੇ ਜਿਹੋ ਜਿਹਾ ਮਰਜ਼ੀ ਲਿਆ ਲੱਭ ਕੇ ਉਹ ਤੋਂ ਅਰਥ ਕਰਾ ਦਿਆਂਗੇ। ਫਿਰ ਜਦੋਂ ਪੰਜੋਖਰੇ ਗਿਆ, ਉੱਥੇ ਛੱਜੂ ਜਿਹੜਾ ਮਹਿਰਾ ਸੀ, ਚੌਰ ਸੀ, ਇਹ ਫਿਰ ਰਿਹਾ ਸੀ, ਗੁੰਗਾ ਬੋਲਾ ਵੀ ਸੀ, ਪੜ੍ਹਨਾ ਤਾਂ ਕੀ ਇਹਨੇ ਪੜ੍ਹਦੇ ਕਿਤੇ ਦੇਖੇ ਵੀ ਨਹੀਂ ਸੀ। ਮਹਾਰਾਜ ਚਲੇ ਜੇ ਕੱਪੜੇ ਪਾਏ ਹੈ, ਬੁਰਾ ਹਾਲ ਹੈ, ਅਤੇ ਲਿਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੱਗੇ ਖੜਾ ਕਰਤਾ। ਕਹਿੰਦੇ ਮਹਾਰਾਜ ਇਹ ਤੋਂ ਅਰਥ ਕਰਾ ਦਿਓ, ਫਿਰ ਮੰਨ ਜੂ ਵੀ ਨਾ ਸਫਲਾ ਹੈ। ਗੁਰਸਿੱਖਾਂ ਨੂੰ ਮਹਾਰਾਜ ਕਹਿਣ ਲੱਗੇ ਵੀ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਨੁਹਾਓ ਧੁਆਓ, ਸਾਫ਼ ਸੁਥਰੇ ਫਿਰ ਕੱਪੜੇ ਪਵਾਓ। ਉਹ ਇਸੇ ਤਰ੍ਹਾਂ ਹੀ ਫਿਰ ਗੁਰਸਿੱਖਾਂ ਨੇ ਨੁਹਾ ਧੁਆ ਕੇ ਸਾਫ਼ ਸੁਥਰਾ ਕਰਕੇ ਚੰਗੇ ਕੰਪੜੇ ਪਾ ਰਹੇ ਹੈ, ਜਿਵੇਂ ਉਹ ਬਾਹਮਣਾਂ ਨੇ ਮੱਥੇ 'ਤੇ ਤਿਲਕ ਜਿਹਾ ਲਾਇਆ ਹੁੰਦਾ, ਉਹ ਮਹਾਰਾਜ ਨੇ ਲਾ ਤਾ ਮੱਥੇ 'ਤੇ, ਲਾਲ ਜਿਹੇ ਰੰਗ ਦਾ ਪੰਨਾ ਮੋਢਿਆਂ 'ਤੇ ਰੱਖਦਾ, ਜਿਵੇਂ ਕੋਈ ਬਹੁਤ ਵੱਡਾ ਪੰਡਿਤ ਵਿਦਵਾਨ ਹੁੰਦਾ ਨਾ ਰੱਖ ਕੇ। ਅਤੇ ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਨੇ ਮਿਹਰ ਭਰੀ ਨਿਗਾਹ ਰੱਖ ਕਰਕੇ ਅਤੇ ਜਿਹੜੀ ਫੂਲ ਛੱਟੀ ਸੀ ਉਹ ਸੀਸ 'ਤੇ ਰੱਖ ਦਿੱਤੀ ਹੈ, ਅਤੇ ਨਾਲ ਕਹਿ ਦਿੱਤਾ ਲੈ ਬਈ ਆਇਆ ਲਾਲ ਨਾਵੇਂ ਪੰਡਿਤ, ਇਹਨੂੰ ਤੂੰ ਕ੍ਰਿਸ਼ਨ ਜੀ ਦੀ ਗੀਤਾ ਦੇ ਅਰਥ ਕਰਕੇ ਸੁਣਾ ਦੇ। ਬਸ ਇਉਂ ਕਹਿਣ ਦੀ ਦੇਰ ਸੀ, ਉਸੇ ਵੇਲੇ ਫਿਰ ਛੱਜੂ ਝੂਰ ਬੋਲਿਆ, ਕਹਿੰਦਾ ਕਸ਼ਮਨ ਸ਼ਾਸਤਰ ਪ੍ਰਵਿਰਤ ਦੇ, ਕਹਿੰਦਾ ਵੀ ਦਸ ਪੰਡਤਾਂ ਕਿਹੜੇ ਸ਼ਾਸਤਰ ਵਿੱਚ ਪ੍ਰਵੇਸ਼ ਹੋਣਾ ਹੈ, ਸਾਖ ਵਿੱਚ ਗੱਲ ਕਰਨੀ ਹੈ, ਵਿਦਾਂਤ ਵਿੱਚ ਕਰਨੀ ਹੈ, ਨਿਆਂ ਵਿੱਚ ਕਰਨੀ ਹੈ, ਕਿ ਪਤੰਜਲ ਯੋਗ ਸ਼ਾਸਤਰ ਵਿੱਚ ਕਰਨੀ ਹੈ, ਕਿਹੜੇ ਸ਼ਾਸਤਰ ਵਿੱਚ ਵਿਚਾਰ ਕਰਨੀ ਹੈ। ਜਦੋਂ ਫਿਰ ਛੱਜੂ ਝਰਾਂ ਬੋਲਿਆ, ਕਸ਼ਮਨ ਸ਼ਾਸਤਰ ਵਾਲਾ ਇਹ ਤਾਂ ਦੰਗ ਹੀ ਰਹਿ ਗਿਆ, ਇਹ ਤਾਂ ਬੋਲਣ ਜੋਗਾ ਹੀ ਨਹੀਂ ਰਹਿ ਗਿਆ, ਇਹਨੂੰ ਤਾਂ ਦੰਦਲ ਪੈ ਗਈ। ਕਹਿੰਦਾ ਹੱਦ ਹੋ ਗਈ, ਇਹ ਸ਼ਾਸਤਰ ਮੈਂ ਕਹਿੰਦਾ ਸੰਸਕ੍ਰਿਤ ਵੀ ਬੋਲਦਾ। ਫਿਰ ਗੀਤਾ ਦੇ ਸਲੋਕ ਆਪੇ ਹੀ ਹੈ, ਛੱਜੂ ਚਰ ਪੜ੍ਹਦਾ ਆਪੇ ਹੀ ਉਹਨਾਂ ਦੇ ਅਰਥ ਕਰ ਕਰਕੇ ਦੱਸੀ ਜਾਂਦਾ ਹੈ। ਇਹੋ ਜਿਹੇ ਗੀਤਾ ਦੇ ਅਰਥ ਜਿਨ੍ਹਾਂ ਦੀ ਇਹਨੂੰ ਪੂਰੀ ਪੂਰੀ ਸਮਝ ਨਹੀਂ ਸੀ ਵੀ ਸਹੀ ਰੂਪ ਯਥਾਰਥ ਵਿੱਚ ਅਰਥ ਮਹਿਨੇ ਕਿਹੜੇ ਹੈ, ਸ਼ੰਕਾ ਸੀ, ਉਹ ਵੀ ਜਿਹੜੇ ਗੀਤਾ ਦੇ ਸਲੋਕ ਪੜ੍ਹ ਪੜ੍ਹ ਕੇ ਉਹਨਾਂ ਦੇ ਪੜ੍ਹਦੇ ਫਾਸ ਕਰੀਏ ਕਪਾੜ ਕਰੀ ਜਾਂਦਾ ਹੈ। ਉਸ ਵੇਲੇ ਇਹ ਲਾਲ ਨਵੇਂ ਪੰਡਿਤ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਤੇ ਟੈਪ ਗਿਆ। ਕਹਿੰਦਾ ਮਹਾਰਾਜ, ਮੇਰਾ ਹੰਕਾਰ ਕਰਨਾ ਝੂਠਾ, ਤਰਕ ਕਰਨੀ ਵੀ ਮਾਰਾ ਮਾੜੀ, ਤੁਸੀਂ ਬਿਲਕੁਲ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੋ, ਗੁਰਸਿੱਖ ਮਹਾਰਾਜ ਯਥਾਰਥ ਸੱਚ ਕਹਿੰਦੇ ਹੈ, ਨਿਰੋਲ ਤੁਸੀਂ ਸਤਿਗੁਰੂ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੋ, ਅਤੇ ਮੇਰੇ 'ਤੇ ਵੀ ਕਿਰਪਾ ਕਰ ਦਿਓ ਮਹਾਰਾਜ। ਮੈਂ ਵੇਦ ਵਿੱਦਿਆ ਪੜ੍ਹੀ ਹੈ, ਮਨ ਨੂੰ ਸ਼ਾਂਤ ਨਹੀਂ ਆਈ ਹੈ। ਮਹਾਰਾਜ ਕਹਿੰਦੇ ਜਿਹੜੀ ਯੋਗ ਵਿੱਦਿਆ ਉਹ ਤਾਂ ਬ੍ਰਹਮ ਵਿੱਦਿਆ ਹੈ, ਉਹ ਭਗਤੀ ਕਰਨ ਕਰਕੇ ਬ੍ਰਹਮ ਵਿੱਦਿਆ ਆਉਂਦੀ ਹੈ। ਤੜਕੇ ਉੱਠ ਕੇ ਇਸ਼ਨਾਨ ਕਰਕੇ ਤੂੰ ਕਮਾਈ ਕਰਿਆ ਕਰੋ, ਬ੍ਰਹਮ ਵਿੱਦਿਆ ਆ ਜਾਊਗੀ। ਬ੍ਰਹਮ ਵਿੱਦਿਆ ਆਉਣ ਨਾਲ ਤੇਰਾ ਮਨ ਦਾ ਅੰਦਰਲਾ ਟਿਕਾ ਹੋ ਜਾਊਗਾ, ਟਿਕਾ ਹੋਣ ਨਾਲ ਬਸ ਤੂੰ ਫਿਰ ਆਨੰਦ ਹੀ ਆਨੰਦ ਰਹੇਗਾ। ਇਸ ਤਰ੍ਹਾਂ ਉਪਦੇਸ਼ ਦੇ ਕੇ ਉਹਨੂੰ ਵੀ ਨਿਹਾਲ ਕਰਦਾ ਕਵੀ ਜੀ, ਉਹ ਇਸ਼ਾਰਾ ਦੇ ਰਹੇ ਹੈ। ਕਹਿੰਦੇ ਇਸ ਤਰ੍ਹਾਂ ਸਭ ਦਰਸ਼ਨ ਕੋ ਸਾਰ ਦਰਸ਼ਨ ਪਰਸਨ ਤੇਲ ਹੈ, ਸਾਰੇ ਦਰਸ਼ਨ ਕੀ ਸ਼ਾਸਤਰਾਂ ਦਾ ਜਿਹੜਾ ਸਾਰ ਸਿਧਾਂਤ ਹੈ, ਜਿਨ੍ਹਾਂ ਦੇ ਦਰਸ਼ਨ ਪਰਸ਼ਨ ਨਾਲ ਹੀ ਲੈ ਲੈਂਦਾ ਹੈ। ਹੱਥ ਸੁਦਰਸ਼ਨ ਧਾਰ, ਜਿਨ੍ਹਾਂ ਨੇ ਆਪਣੇ ਹੱਥ ਵਿੱਚ ਸੁਦਰਸ਼ਨ ਕੀ ਫੁਰਸ਼ਟੀ ਧਾਰਨ ਕੀਤੀ ਹੋਈ ਹੈ। ਸ਼੍ਰੀ ਹਰਿ ਕ੍ਰਿਸ਼ਨ ਸੋ ਬੰਦਨ, ਐਸੇ ਜੋ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਸੋ ਭਲੀ ਪ੍ਰਕਾਰ ਚੰਗੀ ਤਰ੍ਹਾਂ ਮੈਂ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ। ਸਵਈਆ ਮਾਨਸ ਤੀਰ ਮਰਾਲ ਬਿਰਾਜਤ, ਇਸ ਤਰ੍ਹਾਂ ਇਹ ਅੱਠਵੇਂ ਪਾਤਸ਼ਾਹ ਜੀ ਦਾ ਮੰਗਲ ਆਪਾਂ ਪੜ੍ਹ ਲਿਆ, ਵਿਚਾਰ ਲਿਆ ਹੈ। ਸਮਾਂ ਜਿੰਨਾ ਕੁ ਨੀਅਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ, ਉੱਪਰੀ ਜਾ ਰਿਹਾ, ਜਿਸ ਕਰਕੇ ਬਾਕੀ ਜਿਹੜੇ ਮੰਗਲ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਤੁਰਕੀ ਬਾਣੀ ਸੱਚਕੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੰਗਲ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ। ਸਭ ਦਰਸ਼ਨ ਕੋ ਸਾਰ ਦਰਸ਼ਨ ਪਰਸਨ ਤੇ ਲਹੇ, ਹੱਥ ਸੁਦਰਸ਼ਨ ਧਾਰ ਸ੍ਰੀ ਹਰਿ ਕ੍ਰਿਸ਼ਨ ਸੋ ਬੰਦਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।